ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਸਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸਾਹਿਬ ਜੀਓ ਦੋਹਰਾ ਸਰਬ ਬਿਖੈ ਸਿਮਲ ਬ੍ਰਿਖ ਸੁਖ ਮਨ ਤਜ ਅਗਿਆਨ ਸਤਿਗੁਰ ਚਰਨ ਰਸਾਲ ਕੋ ਸੇਵ ਸਦਾ ਸੁਖ ਮਾਨ ਸਰਬ ਬਿਖੈ ਸਿਮਲ ਬ੍ਰਿਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ ਸ਼ਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਮਾਈ ਭਾਈ ਸਰਵਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪ੍ਰਾਰੰਭ ਹੋਇਆ ਹੋਇਆ, ਇਸ ਨੂੰ ਆਪਾਂ ਲੜੀ ਵਾਰ ਵਿੱਚ ਕੀਰਤਨ ਤੋਂ ਉਪਰੰਤ ਸਰਵਣ ਕਰਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਮਨਾਬਾਦ ਗਏ ਸਨ, ਉਹ ਪ੍ਰਸੰਗ ਚੱਲਿਆ ਹੋਇਆ। ਸਾਧੂਆਂ ਸੰਤਾਂ ਦੀ ਮਰਦਾਨੇ ਦੀ ਨਿਰਾਦਰੀ ਕਰਨੇ ਕਰਕੇ ਆਪ ਨਾਰਾਜ਼ ਹੋ ਗਏ ਸਨ, ਜਿਸ ਕਰਕੇ ਸਾਰਿਆਂ ਨੂੰ ਬੜਾ ਭਾਰੀ ਕਸ਼ਟ ਭੋਗਣਾ ਪਿਆ। ਬਾਬਰ ਹੱਲਾ ਕਰਕੇ ਆਇਆ ਅਤੇ ਪਹਿਲਾਂ ਬੇਅੰਤ ਮਾਰ ਦਿੱਤੇ, ਫਿਰ ਬਾਕੀ ਰਹਿੰਦਿਆਂ ਨੂੰ ਬੰਨਿਆਂ ਦੌੜ ਲਿਆ ਅਤੇ ਬੁੱਝੇ ਜੇ ਚੁਕਾ ਕੇ ਪੰਡਾਂ ਚੁਕਾ ਕੇ ਕੈਂਪ ਵਿੱਚ ਆ ਗਿਆ। ਇਸੇ ਤਰ੍ਹਾਂ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨਾਲੀ ਲੈ ਕੇ ਚੱਲ ਪਏ। ਪਰ ਆਪ ਜੀ ਦੇ ਸੀਸ ਦੇ ਉੱਪਰ ਜਿਹੜੀ ਪੰਡ ਹੈ ਇੱਕ ਹੱਥ ਉੱਪਰੀ ਜਾ ਰਹੀ ਹੈ, ਦੇਖ ਕੇ ਕਿਸੇ ਮੁਗਲ ਨੇ ਬਾਬਰ ਕੋਲ ਗੱਲ ਕੀਤੀ, ਬਾਬਰ ਭੱਜਾ ਆਇਆ, ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਕਹਿਣ ਲੱਗਿਆ ਜੀ ਮਹਾਰਾਜ ਮੈਨੂੰ ਪਤਾ ਹੁੰਦਾ ਫਿਰ ਮੈਂ ਐਸਾ ਕਿਉਂ ਕਰਦਾ ਇਹ ਨਗਰ ਉੱਪਰ, ਇਹੋ ਜਿਹੇ ਫਕੀਰ ਦਰਵੇਸ਼ ਵੱਸਦੇ ਹੈ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਅੱਗੇ ਬੇਨਤੀਆਂ ਕਰਨ ਲੱਗੇ, ਮਹਾਰਾਜ ਸੇਵਾ ਬਖਸ਼ੋ। ਮਹਾਰਾਜ ਕਹਿੰਦੇ ਆ ਜਿੰਨੇ ਫੜੇ ਹੈ ਇਹਨਾਂ ਨੂੰ ਛੱਡ, ਜੋ ਇਹਨਾਂ ਦਾ ਧਨ ਪਦਾਰ ਲੁੱਟਿਆ ਉਹ ਵੀ ਵਾਪਸ ਕਰਵਾ। ਫਿਰ ਇਸ ਨੇ ਮਹਾਰਾਜ ਦਾ ਬਚਨ ਮੰਨਿਆ, ਸਭ ਕੈਂਪ ਵਿੱਚੋਂ ਜੇਲ੍ਹ ਵਿੱਚੋਂ ਛੁਡਾ ਦਿੱਤੇ ਆ, ਜਿਹੜਾ ਕੋਈ ਸਾਜੋ ਸਮਾਨ ਸੀ ਕਹਿ ਦਿੱਤਾ ਵੀ ਆਪੋ ਆਪਣਾ ਪਛਾਣ ਕੇ ਲੈ ਲਓ। ਉਸ ਵੇਲੇ ਮਹਾਰਾਜ ਐਸਾ ਕੁਝ ਦੇਖ ਕੇ ਪ੍ਰਸੰਨ ਹੋ ਗਏ, ਕਹਿੰਦੇ ਮਹਾਰਾਜ ਕਹਿੰਦੇ ਮੰਗ ਵੀ ਬਾਬਰ ਕੀ ਮੰਗਦਾ। ਕਹਿਣ ਲੱਗਿਆ ਜੀ ਸਾਡੇ ਕੁਲ ਦੇ ਵਿੱਚ ਰਾਜ ਭਾਗ ਨਹੀਂ ਹੋਇਆ, ਪਾਤਸ਼ਾਹੀ ਨਹੀਂ ਆਈ, ਜੇ ਪ੍ਰਸੰਨ ਆ ਤਾਂ ਪੁਸ ਦਰ ਪੁਸ ਮਹਾਰਾਜ ਪਾਤਸ਼ਾਹੀ ਬਖਸ਼ੋ। ਮਹਾਰਾਜ ਕਹਿੰਦੇ ਹੋਏਗੀ, ਜਿੰਨਾ ਚਿਰ ਨਿਆਂ ਕਰੋਗੇ ਉਨਾ ਚਿਰ ਪਾਤਸ਼ਾਹੀ ਕਾਇਮ ਰਹੇਗੀ, ਜਦੋਂ ਬੇਇਨਸਾਫੀ ਜ਼ੁਲਮ ਅਤਿਆਚਾਰ ਕਰਨ ਲੱਗ ਪਏ ਫਿਰ ਚਲੀ ਜਾਏਗੀ। ਇਸ ਤਰ੍ਹਾਂ ਮਹਾਰਾਜ ਦੀ ਪ੍ਰਸੰਨਤਾ ਕਰਕੇ ਇਹਨੂੰ ਪਾਤਸ਼ਾਹੀ ਪ੍ਰਾਪਤ ਹੋਗੀ ਵਰ ਰੂਪ ਵਿੱਚ। ਉਦੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਨੂੰ ਨਾਲ ਲੈ ਕੇ ਏਮਨਾਬਾਦ ਵਿੱਚ ਆ ਗਏ ਅਤੇ ਬਹੁਤ ਹੀ ਬੁਰਾ ਹਾਲ ਹੋਇਆ ਪਿਆ। ਵਿਰਾਗ ਵਿੱਚ ਆ ਕੇ ਸ਼ਬਦ ਕਿਹਾ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰ, ਵੀ ਜਿਵੇਂ ਉਹ ਜਿਹੜਾ ਗੋਇਲੀ ਹੁੰਦਾ ਹੈ ਗੂਆਂ ਦਾ ਚਰਾਵਾ, ਗੂਆਂ ਦਾ ਮਾਲਕ ਬਾਗੀ ਉਹ ਗੁਜਰ ਜਾ, ਜਿਵੇਂ ਗੋਇਲ ਵਾਸਾ ਕਰਦਾ ਹੈ, ਕੁਝ ਦਿਨ ਰਹਿੰਦਾ ਨਦੀ ਦੇ ਕਿਨਾਰੇ, ਬਾਰਿਸ਼ ਪੈਣ ਤੋਂ ਫਿਰ ਵਾਪਸ ਪਰੇ ਆਉਂਦਾ ਹੈ। ਇਹੀ ਕਹਿੰਦੇ ਸੰਸਾਰ ਦੀ ਹਾਲਤ ਹੈ, ਇਹ ਵੀ ਗੋਇਲ ਵਾਸਤੇ ਕਰਨੀ ਆਏ ਹੈ, ਇਸ ਤਰ੍ਹਾਂ ਹੀ ਪਰਲੋਕ ਕਰਨ ਚਲੇ ਜਾਣਗੇ ਵਾਪਸ ਆਪਣੇ। ਐਵੇਂ ਇੱਥੇ ਝੂਠ ਦੀ ਕਮਾਈ ਮਨੁੱਖ ਕਰਦਾ ਫਿਰਦਾ ਹੈ, ਕਾਰੋਬਾਰ ਬਣਦਾ ਫਿਰਦਾ ਹੈ, ਅਤੇ ਪਤਾ ਨਹੀਂ ਵੀ ਘਰ ਛੱਡਣੇ ਰਹੇ ਨਾ ਕੋਈ, ਕੋਈ ਨਹੀਂ ਰਹਿਣਾ, ਇਹ ਘਰ ਛੱਡਣੇ ਪੈਣੇ ਆ। ਇਹ ਮਹਾਰਾਜ ਕਹਿੰਦੇ ਭਾਈ ਗਿਆਨਤਾ ਦੀ ਪ੍ਰਮਾਤਮਾ ਨੀਂਦ ਵਿੱਚ ਸੁੱਤੇ ਹੋਏ ਜਾਗੋ ਭਾਈ, ਗਿਆਨ ਜਾਗਰਤਾ ਵਿੱਚ ਦੇਖੋ ਇਹ ਜੀਵ ਰੂਪੀ ਬਣਜਾਰਾ ਖਾਲੀ ਹੱਥੀ ਇੱਦਾਂ ਚਲਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਆਪ ਜੀ ਨੇ ਵੈਰਾਗਮਈ ਸ਼ਬਦ ਵਿੱਚ ਲਫ਼ਜ਼ ਕਹੇ, ਫਿਰ ਉੱਥੇ ਹੀ ਆਪ ਜੀ ਬਾਹਰ ਆ ਕੇ ਬੈਠ ਗਏ ਨੇ। ਇੱਥੇ ਬੈਠਿਆ ਜਿਵੇਂ ਭਾਈ ਮਰਦਾਨਾ ਜੀ ਨੇ ਗੁਰੂ ਮਹਾਰਾਜ ਜੀ ਅੱਗੇ ਕੋਈ ਆਪਣੀ ਸ਼ੰਕਾ ਦੀ ਨਿਵਿਰਤੀ ਵਾਸਤੇ ਕੋਈ ਲਫ਼ਜ਼ ਕਹੇ ਸਨ, ਉਹ ਜਿਵੇਂ ਮਰਦਾਨੇ ਦੀ ਸ਼ੰਕਾ ਦੀ ਨਿਵਿਰਤੀ ਲਈ ਗੁਰੂ ਨਾਨਕ ਸਾਹਿਬ ਜੀ ਨੇ ਅੱਗਿਓਂ ਉੱਤਰ ਦੇਣ ਲਈ ਸਭ ਬਚਨ ਕਹੇ, ਇਹਦੀ ਤਸੱਲੀ ਕਰਾਈ। ਫਿਰ ਇੱਥੋਂ ਆਪ ਏਮਨਾਬਾਦ ਤੋਂ ਉੱਠ ਕੇ ਚੱਲ ਕੇ ਸਹੁਰੇ ਘਰ ਬਟਾਲਾ ਸ਼ਹਿਰ ਚਲੇ ਗਏ ਸਨ। ਜਿਵੇਂ ਉੱਥੋਂ ਮੂਲ ਚੰਦ ਅਤੇ ਮਹਾਰਾਜ ਦੀ ਸੱਸ ਜਿਹੜੀ ਚੰਦੋ ਰਾਣੀ ਹੈ, ਜੇ ਉਹਨੇ ਆਪ ਜੀ ਨੂੰ ਬਹੁਤ ਹੀ ਕੋਲ ਜੇ ਖੋਟੇ ਜਿਹੇ ਬਚਨ ਬੋਲੇ, ਸਮਰੱਥ ਗੁਰੂ ਜੀ ਨੇ ਵੀ ਜਿਹੜੇ ਗ੍ਰਿਸਤੀ ਲੋਕ ਗਿਆਨੀ ਲੋਕ ਇਹਨਾਂ ਦਾ ਇਹੀ ਹਾਲ ਹੁੰਦਾ ਹੈ, ਬੁੱਲੇ ਹੋਏ ਇਹੀ ਕੋਈ ਪੁੱਠਾ ਸਿੱਧਾ ਬੋਲਦੇ ਹੁੰਦੇ, ਸਾਨੂੰ ਸਿੱਖਿਆ ਦੇਣ ਵਾਸਤੇ ਆਪ ਜੀ ਚੁੱਪ ਚਾਪ ਹੀ ਰਹੇ ਸਨ। ਉਹ ਜਿਵੇਂ ਵੀ ਸਾਰਾ ਪ੍ਰਸੰਗ ਅੱਜ ਆ ਰਿਹਾ ਹੈ, ਆਪਾਂ ਮਨ ਲਾ ਕੇ ਸਤਿਗੁਰੂ ਚਰਨਾਂ ਨਾਲ ਚਿਰ ਜੋੜ ਕੇ ਸੁਣੀਏ ਜੀ। ਸਰਬ ਬਿਖੈ ਸਿਮਲ ਬ੍ਰਿਖ, ਸੰਤੋਖ ਸਿੰਘ ਜੀ ਆਪਣੇ ਮਨ ਨੂੰ ਸਮਝਾ ਰਹੇ ਜਿੰਨੇ ਵੀ ਵਿਸ਼ਿਆਂ ਦੇ ਰਸ ਹਨ, ਵਿਸ਼ਿਆਂ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਗ ਰਸ ਹਨ, ਇਹ ਕਹਿੰਦੇ ਜਿਵੇਂ ਸਿੰਬਲ ਦੇ ਦਰੱਖਤ ਦੇ ਫੁੱਲ ਫਲ ਜੇ ਫਿੱਕੇ ਅਤੇ ਬਕ ਬਕੇ ਹੁੰਦੇ ਹੈ, ਕਹਿੰਦੇ ਇਸ ਤਰ੍ਹਾਂ ਸਾਰੇ ਜਿਹੜੇ ਵਿਸ਼ੇ ਰਸ ਹੈ ਇਹਨਾਂ ਦੇ ਇਸ ਸਾਰੇ ਬਿਰਸ਼ ਦੇ ਦਰਖਤ ਦੇ ਫੁੱਲ ਤੇ ਫੁੱਲਾਂ ਵਾਂਗ ਹੀ ਹਨ। ਬਕ ਬਗੇ ਦੁੱਖ ਦਈ ਸੁਖ ਮਨ ਤਜ ਅਗਿਆਨ ਕਰਕੇ ਮੇਰੇ ਮਨ ਰੂਪੀ ਤੋਤੇ ਅਗਿਆਨੀ ਭੁੱਲੇ ਹੋਏ। ਇਹ ਫਲਾਂ ਫੁੱਲਾਂ ਦਾ ਇਹ ਦਰਖਤ ਵਿਸ਼ਿਆਂ ਦਾ ਤੂੰ ਖਹਿੜਾ ਛੱਡ ਸਤਿਗੁਰ ਚਰਨ ਰਸਾਲ ਕੋ। ਜੇ ਹੁਣ ਮਨ ਕਹੇ ਵੀ ਮੈਂ ਸਿੰਘ ਵਿਸ਼ੇ ਰਸਤਾ ਛੱਡਦੇ ਹਾਂ ਸਿੰਬਲ ਦਰਖਤ, ਜਿਹੜੀ ਪਤਨੀ ਹੈ ਸਿੰਬਲ ਦੇ ਦਰਖਤ ਵਰਗੀ ਹੈ, ਜਿਹੜੇ ਪੁੱਤਰ ਧੀ ਹੈ ਫਲ ਫੁੱਲ ਜੇ ਹੈ ਇਹ ਸਾਰੇ ਬਕ ਬਕੇ ਫੇਰ ਸਹੀ ਹੈ। ਜਦੋਂ ਛਿੱਤਰ ਪੋਲਾ ਕਰਦੇ ਨਾ ਇਹਦੇ ਕਹਿੰਦੇ ਦਿੰਦੇ ਆ ਤੈਨੂੰ ਨੂਨ ਦੀ ਬਟ ਬਦਲੀ ਹੋਈ ਹੈ, ਫਿਰ ਉਸ ਵੇਲੇ ਪਤਾ ਲੱਗਦਾ ਵੀ ਹਾਂ ਬਕ ਬਕੇ ਦੇ ਫੇਰ ਸਹੀ ਹੈ। ਇਹਨਾਂ ਨੂੰ ਕਹਿੰਦਾ ਸੀ ਮੇਰੇ ਮੇਰੇ ਹੈ। ਇਸ ਤਰ੍ਹਾਂ ਕਹਿੰਦੇ ਵੀ ਇਹ ਸਤਿਗੁਰੂ ਦੇ ਜਿਹੜੇ ਚਰਨ ਕਮਲ ਹੈ, ਇਹ ਜਿਵੇਂ ਅੰਬ ਦਾ ਦਰਖਤ ਹੁੰਦਾ ਹੈ ਅਤੇ ਅੰਬ ਦੇ ਦਰਖਤ ਦੇ ਫਲ ਵੀ ਬਹੁਤ ਮਿੱਠੇ ਹੈ, ਇਸ ਤਰ੍ਹਾਂ ਮਹਾਰਾਜ ਦੇ ਜਿਹੜੇ ਕਮਲ ਫਲ ਹਨ ਇਹ ਕਹਿੰਦੇ ਅੰਬ ਦੇ ਦਰਖਤ ਦੇ ਅੰਬ ਦੇ ਫਲ ਵਾਂਗ ਇਹਨਾਂ ਦੀ ਤੂੰ ਸੇਵਾ ਕਰ। ਸੇਵ ਸਦਾ ਸੁਖ ਮਾਨ ਇਸ ਤਰ੍ਹਾਂ ਵੀ ਮੇਰੇ ਮਨ ਰੂਪੀ ਤੋਤੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਜਿਹੜੇ ਅੰਬ ਫਲ ਹਨ ਅੰਬ ਦੇ ਫਲ ਮਿੱਠੇ ਹਨ ਇਹਨਾਂ ਦੀ ਸੇਵਾ ਕਰ ਅਤੇ ਸੁਖ ਮਾਨ ਮਹਾਰਾਜ ਦੇ ਚਰਨਾਂ ਕਮਲਾਂ ਦੀ ਸੇਵਾ ਕਰਨ ਰੂਪੀ ਤੂੰ ਵੀ ਅੰਬ ਛਕ ਸੁਖ ਭੋਗ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਬੈਠੇ ਹੁਤੇ ਪ੍ਰਭੂ ਗੁਣ ਖਾਨੀ। ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਏਮਨਾਬਾਦ ਤੋਂ ਬਾਹਰ ਬਾਹਰ ਰੂੜੀ ਸਾਹਿਬ ਗੁਰਦੁਆਰਾ ਸਭਾਏ ਮਾਨ ਇੱਥੇ ਬੈਠੇ ਹੋਏ ਸਨ। ਮਰਦਾਨਾ ਤਬ ਬੋਲਿਓ ਬਾਨੀ। ਉਸ ਵੇਲੇ ਭਾਈ ਮਰਦਾਨਾ ਜੀ ਮਹਾਰਾਜ ਇਕੱਲਿਆਂ ਬੈਠਿਆਂ ਵੇਖ ਕੇ ਵਚਨ ਬੋਲਿਆ ਹੈ। ਆਪ ਪੁਰਾਪੁਰ ਮਹਿ ਜਬ ਆਏ। ਗੁਰੂ ਨਾਨਕ ਸਾਹਿਬ ਜੀ ਆਪ ਜੀ ਜਦੋਂ ਪਹਿਲਾਂ ਇਹ ਏਮਨਾਬਾਦ ਸ਼ਹਿਰ ਵਿੱਚ ਆਏ ਸੀ ਸੰਤ ਸੰਗ ਬੈਠੇ ਇਹ ਥਾਂ ਇਸ ਸਥਾਨ ਤੇ ਮਹਾਰਾਜ ਸਾਧੂਆਂ ਦੇ ਨਾਲ ਹੀ ਬੈਠੇ ਸਨ। ਹਿਤ ਆਹਾਰ ਕੇ ਜਾਚਨ ਗਵਨੇ। ਮਹਾਰਾਜ ਜਦੋਂ ਸ਼ਾਮ ਹੋ ਗਈ ਰਾਤ ਪੈ ਗਈ ਸੀ ਆਪ ਜੀ ਦੇ ਬਚਨ ਕਰਕੇ ਮੈਂ ਤੇ ਦੁੱਖ ਸਾਧੂ ਮਹਾਰਾਜ ਉਹ ਭੋਜਨ ਵਾਸ ਮੰਗਣ ਵਾਸਤੇ ਗਏ ਸੀ ਸ਼ਹਿਰ ਵਿੱਚ। ਫਿਰੇ ਪਠਾਨਨ ਕੇ ਤਬ ਭਵਨੇ। ਮਹਾਰਾਜ ਪਠਾਣਾਂ ਦੇ ਘਰੋਂ ਘਰੀ ਅਸੀਂ ਰਸਤ ਪਾਣੀ ਵਾਸਤੇ ਗਏ ਸੀ, ਫਿਰੇ ਅਸੀਂ ਚੱਕਰ ਲਾਇਆ ਸੀ। ਦੇਖ ਸ਼ੁਦਾ ਤੁਰ ਕਿਨਹੋ ਨਦੀਨੋ। ਦੇਖ ਲੋ ਮਹਾਰਾਜ ਸਾਨੂੰ ਭੁੱਖ ਨਾਲ ਵਿਆਕੁਲ ਹੋਇਆ ਦੇਖ ਕੇ ਵੀ ਕਿਸੇ ਨੇ ਕੁਝ ਨਹੀਂ ਸਾਨੂੰ ਰਸਤ ਪਾਣੀ ਦਿੱਤਾ ਆਟਾ ਦਾਲ। ਬਹਰੋ ਮਿਲਿਓ ਦੁਖਦ ਮਤ ਹੀਨ। ਫੇਰ ਸਗੋਂ ਬਹੁਤ ਸਾਨੂੰ ਕਹਿੰਦੇ ਬੁੱਧੀ ਤੋਂ ਹੀਣਿਆਂ ਵੱਲੋਂ ਦੁੱਖ ਹੀ ਮਿਲਿਆ, ਜਾਂ ਫਿਰ ਆਪਦੀ ਨਿਰਾਜੀ ਕਰਕੇ ਇਹਨਾਂ ਮਤੂ ਤੋਂ ਹੀਣੇ ਜਿਹੜੇ ਪਠਾਣ ਹੈ ਇਹਨਾਂ ਨੂੰ ਬੜਾ ਭਾਰੀ ਦੁੱਖ ਮਿਲਿਆ ਹੈ, ਬਹੁਤ ਮਰ ਗਏ ਹੈ, ਬਹੁਤ ਫੱਟੜ ਹੋ ਗਏ ਹਨ। ਭਈ ਅਵਗਿਆ ਥੋਰਨ ਪਾਸੂ। ਪਰ ਫਿਰ ਵੀ ਮਹਾਰਾਜ ਜਿਹੜਾ ਏਮਨਾ ਸ਼ਹਿਰ ਬਹੁਤ ਬਹੁਤ ਵੱਡਾ ਹੈ, ਇਹਦੇ ਵਿੱਚੋਂ ਥੋੜ੍ਹੇ ਜਿਹੜੇ ਪਠਾਨ ਸੀ ਉਹਨਾਂ ਵੱਲੋਂ ਸਾਡੀ ਮਹਾਰਾਜ ਅਵਗਿਆ ਹੋਈ। ਭਾਵ ਇੱਕ ਦੋ ਹੀ ਪਠਾਣਾਂ ਨੇ ਮੈਨੂੰ ਧੱਕੇ ਮਾਰੇ ਸੀ, ਬਾਕੀਆਂ ਨੇ ਤਾਂ ਨਹੀਂ ਕੁਝ ਕਿਹਾ ਸੀ। ਥੋੜ੍ਹਿਆਂ ਜਿਹਾ ਪਠਾਣਾਂ ਕੋਲ ਸਾਡੀ ਮਹਾਰਾ ਨਰਾਦੀ ਬੇਅਦਬੀ ਜੀ ਹੋਈ ਸੀ। ਮਿਲਿਓ ਸਰਬਪੁਰ ਕੋ ਦੁੱਖ ਰਾਸੂ। ਮਹਾਰਾ ਮੇਰੀ ਇਹ ਸ਼ੰਕਾ ਹੈ ਵੀ ਸਾਰੇ ਸ਼ਹਿਰ ਨੂੰ ਬੜਾ ਭਾਰੀ ਦੁੱਖ ਮਿਲਿਆ, ਬੜੀ ਛੇਤੀ ਬਹੁਤ ਔਖੇ ਹੋਏ ਸਾਰੇ ਸ਼ਹਿਰ ਵਾਸੀ। ਅਸਮੰਜਸ ਮੈਂ ਲੱਖ ਮਨ ਮਾਹੇ। ਮਨ ਵਿੱਚ ਮਹਾਰਾ ਇਉਂ ਜਾਣਿਆ ਇਹ ਵੀ ਗੱਲ ਤਾਂ ਅਣਬਣ ਜੀ ਹੋ ਗਈ, ਉਲਟ ਪੁਲਟ ਜੀ ਹੋ ਗਈ ਹੈ, ਬੇਅਦਬੀ ਥੋੜ੍ਹਿਆਂ ਨੇ ਕੀਤੀ ਸੀ ਤੇ ਦੁੱਖ ਸਾਰਿਆਂ ਬਹੁਤਿਆਂ ਨੂੰ ਮਿਲ ਗਿਆ ਹੈ। ਪੂਜਨ ਕੀਨ ਆਪ ਕੇ ਪਾਹੀ। ਇਸ ਕਰਕੇ ਮਹਾਰਾਜ ਨਿਰਣਾ ਕਰਨ ਵਾਸਤੇ ਆਪ ਜੀ ਦੇ ਪਾਸੋਂ ਮੈਂ ਪੁੱਛਣਾ ਕੀਤਾ ਵੀ ਥੋੜਿਆਂ ਨੇ ਪੈਰਵੀ ਕਰਨ ਤੋਂ ਬਹੁਤਿਆਂ ਨੂੰ ਕਿਉਂ ਦੁੱਖ ਮਿਲਿਆ? ਦੋਹਰਾ ਸੁਣ ਮਰਦਾਨੇ ਨਗਰ ਜਿਸ ਦੁਬਾਰਾ ਬੋਲੇ ਹੇ ਵੀ ਮਰਦਾਨੇ ਸੁਣ ਲਾ, ਜਿਸ ਨਗਰ ਦੇ ਵਿੱਚ ਸੰਤ ਅਥਿਤ ਚੱਲ ਜਾਏ। ਕਹਿੰਦੇ ਜਿਹੜਾ ਸਾਧੂ ਸੰਤ ਹੈ ਜਾਂ ਭੋਜਨ ਦੀ ਲੋੜ ਰੱਖਣ ਵਾਲਾ ਅਥਿਤ ਹੈ, ਰਾਹੀ ਪਾਂਦੀ ਹੈ, ਮੁਸਾਫਰੋ ਚਲਾ ਜਾਵੇ। ਸੇਵਾ ਹੋਏ ਨ ਤਾਹੇ ਕੀ, ਸਾਧੂ ਸੰਦੀ ਕਹਿੰਦੇ ਨਗਰ ਵੱਲੋਂ ਕੋਈ ਸੇਵਾ ਨਾ ਹੋਵੇ, ਰਸ ਪਾਣੀ ਨੂੰ ਨਾ ਦੇਣ, ਨਾ ਜੀਆਂ ਆ ਆਖਣ, ਸਭ ਹਿੰਨ ਪਾਪ ਲਗਾ। ਫਿਰ ਵੀ ਮਰਦਾਨੇ ਸਾਰੇ ਨਗਰ ਨੂੰ ਦੋਸ਼ ਲੱਗਦਾ ਹੁੰਦਾ ਹੈ। ਚੌਪਈ ਜਾਨਹ ਗ੍ਰਿਸਤ ਧਰਮ ਸ਼ੁਭ ਏਹੂ, ਇਸ ਕਰਕੇ ਹੇ ਮਰਦਾਨੇ ਜਿਹੜਾ ਕੋਈ ਗ੍ਰਿਸਤੀ ਪੁਰਸ਼ ਹੈ ਉਹਦੇ ਸਭ ਤੋਂ ਚੰਗਾ ਉੱਚਾ ਸੁੱਚਾ ਜਿਹੜਾ ਧਰਮ ਇਹੋ ਹੀ ਹੈ। ਆਏ ਅਥਿਤ ਕੀ ਸੇਵ ਕਰੇ ਹੋ, ਉਹਦੇ ਘਰ ਦੇ ਵਿੱਚ ਕੋਈ ਗ੍ਰਸਤੀ ਦਾ ਸਾਧੂ ਸੰਤ ਆ ਜਾਏ, ਉਹਦੀ ਸੇਵਾ ਕਰੇ, ਜਥਾ ਸ਼ਕਤ ਦੇਹ ਆਦਰ ਕਰੇ, ਇਸ ਤਰ੍ਹਾਂ ਯੋਗਤਾ ਬਣਦੀ ਉਹ ਸਾਧੂ ਸੰਤ ਦਾ ਅਦੋ ਸਤਿਕਾਰ ਕਰੇ, ਜੀਆਂ ਆਖਣਾ ਕਰੇ, ਦੇ ਆਹਾਰ ਮ੍ਰਿਦ ਬਚਨ ਉਚਰਹੀ, ਇਸ ਤਰ੍ਹਾਂ ਕੋਮਲ ਬਚਨ ਕਹੇ, ਜੀਆਂ ਆ ਤੇ ਸੋਹਣਾ ਭੋਜਨ ਬਣਾ ਕੇ ਉਹਨੂੰ ਦੇਵੇ ਛਕਾਵੇ। ਧਰਮਹੀਨ ਇਹ ਖਾਨ ਦੁਸ਼ਟ ਮਤ, ਕਹਿੰਦੇ ਮਰਦਾਨੇ ਜਿਹੜੇ ਪਠਾਨ ਸੀ ਨਾ, ਧਰਮ ਤੋਂ ਹੀਣੇ ਬੜੇ ਦੁਸ਼ਟ ਸੀ ਇਹ। ਪ੍ਰਭ ਤਾ ਮਦ ਮਹਿ ਭਏ ਅੰਧ ਅਤ, ਪ੍ਰਭ ਤਾ ਕੇ ਬਡਪੁਣੇ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਬਹੁਤੇ ਅੰਨੇ ਹੋ ਗਏ, ਸੂਰਮੇ ਬਣ ਗਏ, ਮਨਾਖੇ ਬਣ ਗਏ। ਕਹਿਰ ਉਚਿਤ ਥੇ ਕਹਿਰ ਪਰਿਓ ਸਿਰ, ਇਸ ਕਰਕੇ ਕਹਿਰ ਕਰਾਉਣ ਦੇ ਯੋਗ ਸੀ ਤੇ ਇਹਨਾਂ ਦੇ ਉੱਪਰ ਕਹਿਰ ਪੈ ਗਿਆ ਹੈ, ਕਹਿਰ ਗੁਜ਼ਰ ਗਿਆ ਹੈ। ਸਦਾ ਖੁਦਾਏ ਵਿਸਾਰ ਰਹੇ, ਔਰ ਜਿੰਨੇ ਪਠਾਨ ਸੀ ਸਾਰੇ ਹਿਰਦੇ ਵਿੱਚੋਂ ਖੁਦਾ ਨੂੰ ਭੁਲਾ ਹੀ ਰਹੇ ਸੀ, ਕੋਈ ਖੁਦਾ ਨੂੰ ਇੱਥੇ ਚੇਤੇ ਨਹੀਂ ਕਰਦਾ, ਸਭ ਸ਼ਰਾਬੀ ਕਬਾਬੀ ਸੀ ਇਹ। ਮਰਦਾਨੇ ਕੇ ਮਨ ਸੰਦੇਹੂ, ਪਰ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਫੇਰ ਵੀ ਕੋਈ ਸੰਸਾ ਜਿਹਾ ਬਣਿਆ ਰਿਹਾ, ਵੀ ਇੱਕ ਦੋ ਨੇ ਧੱਕੇ ਮਾਰੇ ਸੀ, ਫਿਰ ਵੀ ਇੱਕ ਦੋ ਨੇ ਕੀਤੀ ਸੀ, ਅਤੇ ਵੀ ਸਜ਼ਾ ਬਹੁਤਿਆਂ ਸਾਰਿਆਂ ਨੂੰ ਮਿਲ ਗਈ, ਇਹ ਗੱਲ ਤਾਂ ਠੀਕ ਜੀ ਨਹੀਂ ਲੱਗਦੀ ਹੈ। ਕੁਛ ਕਰ ਰਹੇ ਹੋ ਪਰ ਬੋਲ ਨ ਕੇਹੂ, ਹਾਂ ਪਰ ਮਹਾਰਾਜ ਦੇ ਅੱਗੇ ਬੋਲ ਤਾਂ ਸਕਿਆ ਨਹੀਂ, ਉਹਨੂੰ ਮਨ ਵਿੱਚ ਥੋੜ੍ਹਾ ਬਹੁਤਾ ਸੰਸਾ ਤਾਂ ਉਗਲਾ ਜਾ ਰਹੀ ਗਿਆ, ਵਿਭਦੀ ਕੀ ਹੋ ਗਈ ਜਾਦੇ ਨਾਲ। ਸ੍ਰੀ ਨਾਨਕ ਤੇ ਉਰ ਕੀ ਜਾਣੇ, ਨਾਨਕ ਸਾਹਿਬ ਅੰਤਰ ਜਾਮੀ ਹੈ ਮਰਦਾਨੇ ਦੀ ਦਿਲ ਦੀ ਜਾਣ ਲਈ, ਵੀ ਅਜੇ ਵੀ ਸ਼ੰਕਾ ਜੀ ਅੰਦਰ ਰੱਖੀ ਬੈਠਾ ਹੈ। ਬਿਨ ਸੰਸਾ ਕਰਬੇ ਵਿਧ ਠਾਨੀ, ਮਹਾਰਾਜ ਨੇ ਕਹਿੰਦੇ ਜਿਵੇਂ ਇਹ ਸੰਸੇ ਤੋਂ ਮਰਦਾਨਾ ਹੋ ਜਾਏ, ਉਹ ਵਿਧੀ ਤਰੀਕਾ ਜਾ ਕੀਤਾ ਔਰ ਜੁਗਤੀ ਜੀ ਕੀਤੀ ਹੈ। ਕਿਤਕ ਸਮਾਂ ਜਬ ਬੈਠ ਬਿਤਾਵਾ, ਭਾਈ ਮਰਦਾਨਾ ਨੇ ਜਦੋਂ ਗੁਰੂ ਮਹਾਰਾਜ ਦੇ ਕੋਲ ਬੈਠਿਆਂ ਬੈਠਿਆਂ ਸਮਾਂ ਜਾ ਬਤੀਤ ਕੀਤਾ ਹੈ। ਮਰਦਾਨੇ ਤਬ ਆਲਸ ਆਵਾ, ਬੈਠਿਆਂ ਬੈਠਿਆਂ ਮਰਦਾਨੇ ਨੂੰ ਆਲਸ ਜੀ ਹੋ ਗਈ ਹੈ। ਸੋਏ ਰਹੇ ਹੋ ਤਬ ਪਿਖ ਜਗ ਸਾਈ, ਗੁਰੂ ਮਹਾਰਾਜ ਦੇ ਕੋਲ ਹੀ ਕਹਿੰਦੇ ਲੰਮੀਆਂ ਤਾਣ ਕੇ ਉੱਥੇ ਪੈ ਗਿਆ ਹੈ। ਮਧੁਰ ਬੂੰਦ ਇੱਕ ਉਦਰ ਪਵਾਈ, ਗੁਰੂ ਮਹਾਰਾਜ ਨੇ ਉਸ ਵੇਲੇ ਜਿੱਥੇ ਮਰਦਾਨਾ ਪਿਆ ਹੈ ਨਾ, ਇਹਦੇ ਪੇਟ ਦੇ ਉੱਪਰ ਗੁਰਦੀਆਂ ਮਿੱਠੀਆਂ ਜਿਹੀਆਂ ਬੂੰਦਾਂ ਥੋੜੀਆਂ ਬਹੁਤੀਆਂ ਭਾਈ ਬਾਲਾ ਜੀ ਨੂੰ ਕਹਿ ਕੇ ਪਵਾ ਦਿੱਤੀਆਂ ਹਨ। ਤੇਹੇ ਸੁਗੰਧ ਕਰ ਕੀਟੀ ਕੀਟੀ ਆਏ, ਮਿੱਠੀ ਜਿਹੜੀ ਮਿੱਠਾ ਜਿਹਾ ਉਹਦੀ ਸੁਗੰਧ ਕਰਕੇ ਕਸ਼ੋਈ ਕਰਕੇ ਕੀੜੀਆਂ ਜਿਹੀਆਂ ਆ ਗਈਆਂ ਹਨ। ਚਾਹੇ ਵੇਲਾ ਗੁਰ ਕੀੜੀਆਂ ਰੱਖਿਆ ਰੱਖਣ ਹਾਰ ਲਵਾਈ, ਭਾਈ ਗੁਰਦਾਸ ਨੇ ਕਿਹਾ ਵੀ ਜਿਹੜੇ ਕੀੜੇ ਤੇ ਕੀੜੀਆਂ ਹੈ, ਭਾਵੇਂ ਜਿੱਥੇ ਮਰਜ਼ੀ ਤੁਸੀਂ ਕੁੜ ਜਾਂ ਸ਼ੱਕਰ ਲੁਕੋ ਕੇ ਰੱਖੋ, ਉੱਥੇ ਉਹ ਕਹਿੰਦੇ ਜਾ ਲੱਭਦੇ, ਉੱਥੇ ਪਹੁੰਚ ਕਰ ਹੀ ਲੈਂਦੇ। ਹੁਣ ਇੱਧਰ ਤਾਂ ਮਰਦਾਨਾ ਜੀ ਰੜੇ ਮੈਦਾਨ ਪਿਆ, ਉਹ ਜਦੋਂ ਕਹਿੰਦੇ ਮਿੱਠੇ ਰਸ ਦੀ ਖੁਸ਼ਬੂ ਜੀ ਆਈ, ਕੀੜੀਆਂ ਚਲੀਆਂ ਗਈਆਂ ਪੇਟ ਉੱਪਰ, ਭਈ ਬਹੁਤ ਇਕੱਠੀ ਤੇ ਠਾਏ, ਜੇ ਮਰਦਾਨੇ ਦੇ ਪੇਟ ਤੇ ਮਿੱਠੇ ਦੀਆਂ ਬੂੰਦੀਆਂ ਜਿਹੀਆਂ ਪਾਈਆਂ, ਉੱਤੇ ਬਹੁਤੀਆਂ ਹਜ਼ਾਰਾਂ ਕੱਟੀਆਂ ਹੋ ਗਈਆਂ। ਇੱਕ ਪਪੀਲ ਕਾ ਕਾਟਿਓ ਜਬ ਹੀ, ਇੱਕ ਕੀੜੀ ਨੇ ਜਦੋਂ ਮਾੜੀ ਜੀ ਦਿੱਤੀ ਜੀ ਵੱਡੀ ਹੈ ਕੱਟਿਆ ਹੈ, ਚਾਲ ਜਾਗ ਮਲੀ ਮਰਦਾਨੇ ਸਭ ਹੀ, ਪੀੜਾ ਜੀ ਹੋਈ ਹੋਈ, ਤਕਲੀਜ ਵੀ ਹੋਈ ਹੈ। ਮਰਦਾਨੇ ਨੇ ਜਾਗਿਆ ਅਤੇ ਜਾਗਿਆ ਸਾਰੀ ਹਸਜਾ ਮਾਰਿਆ, ਸਾਰੀਆਂ ਮਰਦੀਆਂ ਸਾਰੀਆਂ ਮਾਰਦੀਆਂ ਹਨ, ਮਾਰੀ ਸਰਬ ਪੁੰਨ ਲੱਗੇ ਉਹ ਨਿਹਾਰਨ, ਸਾਰੀਆਂ ਕੀੜੀਆਂ ਜਿਹੀਆਂ ਮਰ ਗਈਆਂ ਨਾ ਹੱਥ ਮਾਰਨ ਨਾਲ, ਤੇ ਫਿਰ ਵੇਖਣ ਲੱਗਿਆ ਮਰਦਾਨਾ। ਤਬ ਸ੍ਰੀ ਗੁਰ ਕੀ ਬਚਨ ਉਚਾਰਨ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕਿਹਾ। ਕਾਟਿਓ ਏਕ ਬਹੁਤ ਤੈ ਮਾਰੀ, ਕਹਿੰਦੇ ਉਹ ਮਰਦਾਨੇ ਇੱਕ ਕੀੜੇ ਨੇ ਦੰਦੀ ਜੀ ਵੱਢੀ ਸੀ, ਤੂੰ ਹੱਥ ਮਾਰ ਕੇ ਸਾਰੀਆਂ ਮਾਰਤੀਆਂ। ਮਰਦਾਨੇ ਔਰ ਲੇਹੋ ਵਿਚਾਰੀ, ਇਸੇ ਤਰ੍ਹਾਂ ਮਰਦਾਨੇ ਹਿਰਦੇ ਵਿੱਚ ਤੂੰ ਵੀ ਸੋਚ ਵਿਚਾਰ ਲਾ ਵੀ ਜਿਹੜੀ ਸ਼ੰਕਾ ਜੀ ਕਰਦਾ ਵੀ ਥੋੜਿਆਂ ਨੇ ਗਲਤੀ ਕੀਤੀ ਹੈ ਤੇ ਸਜ਼ਾ ਸਾਰਿਆਂ ਨੂੰ ਮਿਲ ਗਈ ਹੈ। ਇਹ ਕਹਿੰਦੇ ਮਨੁੱਖ ਦੀ ਪਸ਼ੂ ਬਿਰਤੀ ਹੈ, ਇਹ ਤੋਂ ਇਸ ਤਰ੍ਹਾਂ ਵਿਸਾਂ ਜੀ ਵਿੱਚ ਮੂਰਖਪਣੇ ਵਿੱਚ ਉਹ ਕਹਿੰਦੇ ਬਹੁਤਾ ਕੁਛ ਹੋ ਜਾਂਦਾ ਹੈ, ਕਰਦਾ ਕੋਈ ਹੁੰਦਾ ਭਰੀ ਕੋਈ ਜਾਂਦੇ ਹੁੰਦੇ, ਇਸ ਕਰਕੇ ਜਿਵੇਂ ਪਸ਼ੂ ਬਿਰਤੀ ਕਰਕੇ ਸਹਿਜੇ ਮਨੁੱਖ ਪਾਸੋਂ ਇਹ ਵੱਜਰ ਗਲਤੀ ਹੁੰਦੀ ਹੈ ਨਾ, ਇਸੇ ਤਰ੍ਹਾਂ ਇੱਥੇ ਹੋਇਆ ਹੈ। ਦੂਜਾ ਹੈ ਵੀ ਇਹਨਾਂ ਦੀ ਨਾਲ ਦਿਆਂ ਸਾਥੀਆਂ ਦੀ ਗਲਤੀ ਇਹ ਹੈ ਵੀ ਚਲੋ ਜਦੋਂ ਉਹਨੇ ਭਾਈ ਮਰਦਾਨਾ ਤੈਨੂੰ ਕਿਸੇ ਪਠਾਨ ਨੇ ਧੱਕੇ ਧੁੱਕੇ ਮਾਰੇ ਸੀ, ਜਿਹੜੇ ਕੋਈ ਦੂਜੇ ਇੱਧਰ ਉੱਧਰ ਸੀ ਉਹਨਾਂ ਨੂੰ ਹਾਦਾ ਨਾਲਾ ਤਾਂ ਮਾਰਨਾ ਹੀ ਚਾਹੀਦਾ, ਕਹਿਣਾ ਚਾਹੀਦਾ ਸੀ ਵੀ ਜੇ ਤੂੰ ਦੇਣਾ ਤਾਂ ਦੇ, ਧੱਕੇ ਕਿਉਂ ਮਾਰਨਾ, ਇਹਨਾਂ ਤਾਂ ਕਹਿਣਾ ਚਾਹੀਦਾ ਸੀ ਨਾ। ਜੇ ਹੁਣ ਕਿਸੇ ਦੀ ਬੇਅਦਬੀ ਹੋ ਰਹੀ, ਕਿਸੇ ਨੂੰ ਐਵੇਂ ਬਿਨਾਂ ਵਜ੍ਹਾ ਤੋਂ ਕੋਈ ਕੁੱਟੀ ਮਾਰੀ ਜਾਏ, ਕੋਲ ਬੈਠਾ ਕੋਈ ਮੁੱਤਰ ਮੁੱਤਰ ਚੱਕੀ ਜਾਏ, ਫਿਰ ਦੋਸ਼ ਤਾਂ ਉਹਨੂੰ ਵੀ ਲੱਗੂਗਾ ਨਾ। ਇਸ ਕਰਕੇ ਪਠਾਣੇ ਦੋਸ਼ੀ ਨੇ, ਜਿਵੇਂ ਉਹ ਮਲੇਰਕੋਟਲੀ ਨੇ ਹਾਦਾ ਨਾਲਾ ਮਾਰਤਾ ਸੀ ਬਚ ਗਏ, ਅਤੇ ਨਹੀਂ ਤਾਂ ਬਾਕੀਆਂ ਨਾਲ ਇਹਨਾਂ ਦਾ ਵੀ ਭੋਗ ਪੈ ਜਾਣਾ ਸੀ। ਇਸ ਕਰਕੇ ਉਹ ਮਲੇਰਕੋਟਲੀ ਨੇ ਕਹਿ ਦਿੱਤਾ ਵੀ ਕਸੂਰ ਤਾਂ ਜੇ ਕੋਈ ਲੜਾਈ ਪੜ੍ਹਾਈ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਬੱਚਿਆਂ ਦਾ ਵੀ ਕੀ ਕਸੂਰ ਹੈ, ਉਹਨਾਂ ਦੇ ਮਾਂ ਦਾ ਕੀ ਕਸੂਰ ਹੈ, ਇਹਨਾਂ ਨੂੰ ਕਿਉਂ ਤੂੰ ਫੜੀ, ਇਹਨਾਂ ਨੂੰ ਕਿਉਂ ਐਂ ਤੱਕ ਕਰਦਾ ਹੈ। ਇਸ ਕਰਕੇ ਇਹਨਾਂ ਕਹਿਣ ਨਾਲ ਹੀ ਉਹ ਸਾਰੇ ਹੀ ਬਚ ਬੁਝ ਗਏ, ਇੱਕ ਕਿਨੇ ਚੰਗਾ ਕੀਤਾ ਬਾਕੀ ਸਾਰਿਆਂ ਦਾ ਬਚਾਅ ਹੋ ਗਿਆ ਹੈ। ਇਸ ਕਰਕੇ ਹੁਣ ਇੱਕ ਨੇ ਮਾੜਾ ਕੀਤਾ, ਦੂਜਿਆਂ ਨੇ ਹਾਦਾ ਨਾਰਾ ਨਹੀਂ ਮਾਰਿਆ, ਕੁਛ ਲਫ਼ਜ਼ ਨਹੀਂ ਕਿਹਾ, ਜਿਸ ਕਰਕੇ ਫਿਰ ਦੂਜਿਆਂ ਦਾ ਵੀ ਹੋ ਗਿਆ। ਬਾਕੀ ਹੈ ਵੀ ਜਿਹਦੇ ਨਾਲ ਉਹ ਫਿਰ ਸੰਬੰਧ ਹੋਵੇ ਨਾ, ਜਿੱਥੇ ਜਿੱਥੇ ਉੱਥੇ ਉੱਥੇ ਦੁੱਖ ਹੁੰਦਾ ਹੀ ਹੈ। ਜਿਵੇਂ ਕਿਸੇ ਘਰੇ ਦੇ ਵਿੱਚ, ਘਰ ਦੇ ਵਿੱਚ ਕੋਈ ਮੌਤ ਮੂਤ ਹੋ ਜਾਏ, ਜਿਹੜੇ ਉਹਦੇ ਨਾਲ ਸੰਬੰਧ ਰੱਖਦੇ, ਉਹਦਾ ਭਰਾ ਹੋਵੇ, ਭੈਣ ਹੋਵੇ, ਮਾਂ ਪਿਓ ਹੋਵੇ, ਹੋਰ ਜਿਹੜੇ ਕੋਈ ਰਿਸ਼ਤੇਦਾਰ, ਨਾਨੀ ਨਾਨੀ, ਮਾਮਾ ਮਾਸੀ, ਭੂਆ, ਸਾਰਿਆਂ ਨੂੰ ਦੁੱਖ ਹੁੰਦਾ ਨਾ, ਉਹ ਸਾਰੇ ਰੋਂਦੇ ਹੁੰਦੇ ਹੈ। ਜੇ ਉਹਨਾਂ ਨੂੰ ਕਹੋ ਵੀ ਮਰਿਆ ਤਾਂ ਇੱਕ ਹੈ, ਤੁਸੀਂ ਕਿਉਂ ਸੋਈ ਜਾਓ, ਕਹਿੰਦੇ ਸਾਡਾ ਸੰਬੰਧ ਸੀ ਇਹਨਾਂ ਨਾਲ, ਇਹ ਸਾਡਾ ਸੀ, ਮੈਂ ਮੇਰੀ ਕਰਕੇ ਵੀ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਕੋਈ ਗਲਤੀ ਸਰੀਰ ਦਾ ਇੱਕ ਅੰਗ ਵੀ ਕਰਦਾ ਤਾਂ ਬਾਕੀ ਸਰੀਰ ਨੂੰ ਵੀ ਸਜ਼ਾ ਮਿਲਦੀ, ਕਿਉਂਕਿ ਉਹਦਾ ਇਹਦੇ ਨਾਲ ਸੰਬੰਧ ਹੈ। ਜਿਵੇਂ ਕੋਈ ਸਾਧੂ ਸੀ, ਉਹਦੇ ਕੋਲ ਜ਼ਿਮੀਂਦਾਰ ਕਹਿਣ ਲੱਗਿਆ ਜੀ ਬਾਣੀ ਵਿੱਚ ਲਿਖਿਆ ਰਸਨਾ ਨਵਾਂ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਜਾਂ ਉਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀ ਹੈ। ਕਹਿੰਦੇ ਇਹਦੇ ਅਰਥ ਤਾਂ ਸਫੜੀ ਹੈ ਵੀ ਜੇ ਜਵਾਨ ਨਾਮ ਨਹੀਂ ਨਾ ਜਪਦੀ, ਤਿਲ ਤਿਲ ਕਰਕੇ ਕੱਟੀ ਜਾਏਗੀ। ਕਹਿੰਦੇ ਠੀਕ ਹੈ ਜੀ, ਜਵਾਨ ਨੂੰ ਤਾਂ ਤਿਲ ਤਿਲ ਕੇ ਕੱਟਣਾ ਚਾਹੀਦਾ, ਦੁੱਖ ਮਿਲਣਾ ਚਾਹੀਦਾ, ਅਤੇ ਬਾਕੀ ਸਰੀਰ ਨੂੰ ਕਿਉਂ ਦੁੱਖ ਮਿਲੇ ਬਈ, ਜਵਾਨ ਨੇ ਨਹੀਂ ਨਾਮ ਜਪਿਆ, ਜਵਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਸਾਧੂ ਕਹਿੰਦੇ ਬਈ ਜਿਹਦਾ ਨਾਲ ਉਹ ਸੰਬੰਧ ਹੋਵੇ ਤਾਂ ਦੁੱਖ ਉਹਨੂੰ ਵੀ ਪਹੁੰਚਦਾ ਹੁੰਦਾ ਹੈ। ਕਹਿੰਦਾ ਨਹੀਂ ਜੀ, ਹੈ ਨਹੀਂ ਹੋਣਾ ਚਾਹੀਦਾ। ਉਹ ਕਹਿਣ ਲੱਗਿਆ ਨਹੀਂ, ਜਿੱਥੇ ਮੇਰ ਤੇਰ ਹੋਵੇ, ਸੰਬੰਧ ਹੋਵੇ, ਉੱਥੇ ਨਾਲ ਉਹਨੂੰ ਵੀ ਦੁੱਖ ਪੁੱਜਦਾ, ਤਕਲੀਫ ਉਹਨੂੰ ਵੀ ਪਹੁੰਚਦੀ। ਕਹਿੰਦਾ ਜੀ ਇਹ ਤਾਂ ਗੱਲ ਫਿਰ ਉਲਟੀ ਪੁਲਟੀ ਜੀ। ਇਹ ਕਹਿੰਦਾ ਨਹੀਂ, ਇਹ ਤਾਂ ਨਿਜਮੀ ਅਸੂਲ ਹੀ ਹੈ, ਸਾਰੇ ਐਸਾ ਚੱਲਦਾ ਹੈ। ਕਹਿਣ ਲੱਗਾ ਜੀ ਮੈਂ ਤਾਂ ਨਹੀਂ ਮੰਨਦਾ, ਵੀ ਇਉਂ ਇਹ ਸਜ਼ਾ ਕੋਈ ਹੋਰ ਭੋਗੇ, ਦੁੱਖ ਕੋਈ ਹੋਰ ਭੋਗੀ ਜਾਵੇ, ਨਾਲ ਜਿਹੜਾ ਕੋਈ ਹੋਵੇ ਦੋਸ਼ੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਤਾਂ ਵੀ ਐਸਾ ਇਨਸਾਫ ਨਹੀਂ ਹੈ। ਕਰੀ ਗਿਆ ਕਰੀ ਗਿਆ, ਕਹਿਣ ਲੱਗਿਆ ਵੀ ਮਹਾਰਾਜ ਫਿਰ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਨਿਰਣਾ ਕਰਕੇ ਸਮਝਾਓ। ਕਹਿਣ ਲੱਗੇ ਵੀ ਫਿਰ ਗੁੱਸਾ ਤਾਂ ਨਹੀਂ ਤੂੰ ਮੰਨਦਾ, ਖੁੱਲ੍ਹਾ ਵਚਨ ਕਰਕੇ ਸਮਝਾ ਦਈਏ ਤੈਨੂੰ। ਕਹਿੰਦਾ ਜਿਵੇਂ ਕਿਵੇਂ ਮਰਜ਼ੀ, ਮੇਰੀ ਤਸੱਲੀ ਕਰਾਓ। ਉਹ ਫਿਰ ਸਾਧੂਆਂ ਨੇ, ਵਿਦਵਾਨ ਸੀ ਪੜ੍ਹੇ ਲਿਖੇ, ਉਹਨਾਂ ਨੇ ਫਿਰ ਉਹਦੀ ਭੈਣ ਦੀ ਗਾਲ ਕੱਢਤੀ ਬਣਾ ਸਵਾਰ ਕੇ। ਇਹ ਜੱਟ ਬਾਬਾ ਕਹਿੰਦਾ ਮੇਰੀ ਭੈਣ ਨੂੰ ਕਿਉਂ ਕੱਢੀ ਹੈ? ਕਹਿੰਦਾ ਉਹ ਤੇਰੀ ਭੈਣ ਕਿਤੇ ਬੈਠੀ ਹੈ, ਤੂੰ ਕਿਤੇ ਬੈਠਾ, ਤੈਨੂੰ ਕੀ ਭੈਣ ਸਮਝੇ? ਕਹਿੰਦਾ ਮੇਰੀ ਭੈਣ ਹੈ। ਕਹਿੰਦੇ ਫਿਰ ਤੇਰੀ ਆ ਜਿਹੜੀ ਜ਼ਬਾਨ, ਇਹ ਵੀ ਭੈਣ ਹੈ, ਤੂੰ ਇਹਦਾ ਭਰਾ ਹੈ, ਬਾਕੀ ਸਰੀਰ ਤੇਰਾ। ਉਹ ਕਿਤੇ ਬੈਠੀ ਹੈ ਤਾਂ ਨਾਲ ਲੱਗੀ ਹੈ ਸਰੀਰ ਦੇ। ਇਹ ਕਹਿੰਦਾ ਵੀ ਹਾਂ ਠੀਕ ਹੈ, ਜਿੱਥੇ ਸੰਬੰਧ ਹੁੰਦਾ ਨਾ ਉੱਥੇ ਦੁੱਖ ਤਕਲੀਫ ਮਿਲ ਜਾਂਦੀ ਹੈ। ਜਿਵੇਂ ਆ ਕੋਈ ਗੁਨਾਹ ਗੁਨੂਹ ਕਰ ਜੇ, ਆਂਢ ਗੁਆਂਢ ਨੂੰ ਵੀ ਆ ਪੁਲਿਸ ਵਾਲੇ ਤੰਗ ਕਰਦੇ ਨੇ, ਦੱਸੋ ਇਹ ਕਿੱਧਰ ਗਿਆ, ਐਵੇਂ ਖਿੱਚੀ ਫਿਰਦੇ ਹੈ। ਹੋਰ ਸਾਖ ਸਕੀਰੀਆਂ ਨੂੰ ਬਿਨਾਂ ਕਜਾ ਤੋਂ ਤੁਹਾਡੇ ਸਾਹਮਣੇ ਖਿੱਚੀ ਫਿਰਦੇ ਹੁੰਦੇ ਆ, ਕਿ ਉਹ ਸੰਬੰਧ ਕਰਕੇ ਸਾਰਾ ਜਪ ਪੈਂਦਾ ਹੈ, ਦੂਜਿਆਂ ਨੂੰ ਤਾਂ ਨਹੀਂ ਕੋਈ ਪੁੱਛਦਾ ਹੈ। ਇਸ ਤਰ੍ਹਾਂ ਉਹ ਹੇਮਨਾਬਾਦੀਆਂ ਦੇ ਵਿੱਚੋਂ ਜਿਹੜੇ ਇਹ ਪਠਾਨ ਜੇ ਸਨ, ਜਾਂ ਇੱਥੋਂ ਦਾ ਜਿਹੜਾ ਉਹ ਪਠਾਨ ਮੁਖੀ ਰਾਜਾ ਸੀ, ਉਹਦੇ ਨਾਲ ਬਾਬਰ ਦੀ ਲੱਗਦੀ ਸੀ, ਉਹਦੇ ਕਰਕੇ ਹੁਣ ਦੂਜਿਆਂ ਨੂੰ ਵੀ ਸਾਰਿਆਂ ਨੂੰ ਦੁੱਖ ਮਿਲ ਗਿਆ। ਇਸ ਕਰਕੇ ਮਰਦਾਨੇ ਦੀ ਤਸੱਲੀ ਕਰਾਉਣ ਵਾਸਤੇ ਮਹਾਰਾਜ ਨੇ ਉਹ ਮਿੱਠੇ ਦੀ ਬੋਲ ਜੀ ਪੁਆ ਕੇ ਕੀੜੀਆਂ ਜੀਆਂ ਜਦੋਂ ਮਾਰਤੀਆਂ ਸਮਝਾ ਦਿੱਤਾ। ਕਹਿੰਦੇ ਇਸ ਤਰ੍ਹਾਂ ਸਹਿਜੇ ਵੀ ਇਹ ਸਜ਼ਾ ਮਿਲ ਜਾਂਦੀ ਹੁੰਦੀ ਹੈ। ਦੋਹਰਾ ਸਮਝਿਓ ਤਬ ਹਿਰਦੇ ਵਿਖੇ। ਮਰਦਾਨਾ ਸਿਆਣਾ ਸੀ, ਉਸੇ ਵੇਲੇ ਮਨ ਵਿੱਚ ਝਟਪਟੀ ਸਮਝ ਗਿਆ। ਜੋਰ ਹੱਥ ਹੋਵੇ ਦੀਨ, ਦੋਵੇਂ ਹੱਥ ਜੋੜ ਕੇ ਬਹੁਤ ਹੀ ਆਈ ਨਮਾਣਾ ਜਾਂ ਨਿਮਰਤਾ ਸਹਿਤ ਹੋਇਆ। ਮਨ ਕੀ ਬੂਝੋ ਸਰਬ ਗਤ ਲੱਗਿਆ, ਇਹ ਗੁਰੂ ਨਾਨਕ ਸਾਹਿਬ ਜੀ ਤੰਤਰ ਜਾਮੀਆਂ ਮਨ ਦੀਆਂ ਦਲੀਆਂ ਜਾਣ ਲੈਨੇ ਹੋ। ਕਿਰਪਾ ਨਿਧਾਨ ਪ੍ਰਵੀਨ, ਮਹਾਰਾ ਬੜੇ ਕਿਰਪਾ ਦੇ ਖਜ਼ਾਨੇ ਤੇ ਬਹੁਤ ਹੀ ਮਹਾਰਾ ਵਚਨ ਕਹਿ ਕੇ ਸਮਝਾਉਣ ਵਾਸਤੇ ਪ੍ਰਵੀਨ ਹੋ, ਚਤਰ ਹੋ। ਚੌਪਈ ਇਸ ਬਿਦ ਬੈਸੇ ਕਰਤ ਬਿਲਾਸੂ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਇਸ ਤਰ੍ਹਾਂ ਤਰ੍ਹਾਂ ਦੇ ਵਿਲਾਸਮਈ ਆਨੰਦਮਈ ਬਚਨ ਕਰ ਰਹੇ। ਸਤ ਸੰਤ ਜਗ ਭਗਤ ਪ੍ਰਕਾਸ਼ੂ, ਸਤ ਦੇ ਮਿਲਾਪੀ ਗੁਰੂ ਨਾਨਕ ਸਾਹਿਬ, ਸਤ ਸੱਚ ਨਾਲ ਮੇਲ ਰੱਖਣ ਵਾਲੇ, ਸੰਸਾਰ ਵਿੱਚ ਭਗਤੀ ਦਾ ਪ੍ਰਕਾਸ਼ ਕਰਨ ਵਾਲੇ ਹਨ। ਲਾਲੋ ਦਿਜ ਪੁਰ ਮਹਿਤਾਬ ਆਏ, ਇੰਨੇ ਨੂੰ ਕਹਿੰਦੇ ਭਾਈ ਲਾਲੋ, ਦੂਸਰਾ ਜਿਹੜਾ ਬ੍ਰਾਹਮਣ ਹੈ ਉਹ ਵੀ ਏਮਨਾਬਾਦ ਵਿੱਚ ਆ ਗਏ ਹਨ। ਨਿਜ ਪਰਿਵਾਰ ਨਿਕੇਤ ਵਸਾਏ, ਆਪਣਾ ਜਿਹੜਾ ਪਰਿਵਾਰ ਹੈ ਆਪਣੇ ਘਰ ਵਿੱਚ ਲਿਆ ਵਸਾਇਆ ਦੋਹਾਂ ਨੇ। ਸਰਬ ਬਰਦਾਤ ਦੇਖ ਪੁਰ ਕੇਰਾ, ਸਾਰਾ ਜਿਹੜਾ ਏਮਨਾਬਾਦ ਦਾ ਬੁਰਾ ਹਾਲ ਹੋਇਆ ਪਿਆ ਉਹ ਦੇਖ ਕੇ, ਮਹਾ ਭਿਆਨ ਲਗਹਿ ਚੌਹ ਫੇਰਾ, ਚਾਰ ਸਵੇਰਾ ਏਮਨਾਬਾਦ ਸ਼ਹਿਰ ਦਾ ਬੜਾ ਭਿਆਨਕ ਹੀ ਲੱਗਦਾ, ਬੁਰਾ ਲੱਗਦਾ। ਪੁਨ ਦੋਨੋ ਪ੍ਰਭ ਢਿੱਗ ਚੱਲ ਆਏ, ਭਾਈ ਲਾਲੋ ਤੇ ਦੂਜਾ ਬ੍ਰਾਹਮਣ ਦੋਵੇਂ ਮਹਾਰਾਜ ਕੋਲ ਵੀ ਚੱਲ ਆਏ ਹਨ। ਪਦ ਪੰਕਜ ਪਰ ਪਰ ਲਪਟਾਏ, ਗੁਰਦੁਆਰਾ ਦੇ ਚਰਨਾ ਕਮਲਾਂ ਉੱਪਰ ਲੱਗੇ ਹਨ, ਮੱਥਾ ਟੇਕਿਆ ਹੈ। ਭਾਨ ਸਮਾਨ ਸਰੂਪ ਨਿਹਾਰਾ, ਚੜ੍ਹਦਾ ਸੂਰਜ ਹੁੰਦਾ ਇਸ ਤਰ੍ਹਾਂ ਦੇ ਸਮਾਨ ਮਹਾਰਾਜ ਦਾ ਸਰੂਪ ਦਾ ਦਰਸ਼ਨ ਕੀਤਾ ਇਹਨਾਂ ਨੇ। ਅੰਬਕ ਅੰਬੁਜ ਬਿਕਸੇ ਚਾਰਾ, ਸੂਰਜ ਰੂਪ ਮਹਾਰਾਜ ਦੇ ਸਰੂਪ ਨੂੰ ਦੇਖ ਕੇ ਸੋਹਣੇ ਜਿਹੜੇ ਨੇਤਰ ਹੈ ਕਵਲ ਵਾਂਗੂ ਇਹਨਾਂ ਦੇ ਖਿੜ ਗਏ, ਖੁੱਲ ਗਏ। ਅਨਕ ਭਾਂਤ ਕੀ ਉਸਤਤ ਠਾਨੀ, ਦੋਹਾਂ ਨੇ ਮਿਲ ਕੇ ਅਨੇਕਾਂ ਤਰ੍ਹਾਂ ਦੀ ਮਹਾਰਾਜ ਦੀ ਮਹਿਮਾ ਬਿਆਨ ਕੀਤੀ। ਪਰਮ ਪ੍ਰਸਿੱਧਤ ਭੇ ਗੁਣ ਖਾਨੇ, ਉਹਨਾਂ ਦੇ ਖਾਣ ਇਹ ਦੋਹਾਂ ਉੱਪਰ ਬਹੁਤ ਹੀ ਪ੍ਰਸੰਨ ਹੋ ਗਏ, ਖੁਸ਼ ਹੋ ਗਏ। ਦੋਨੋ ਨਗਰ ਬਿਖਾ ਪੁੰਨ ਜਾਈ। ਫਿਰ ਦੋਵੇਂ ਹੀ ਭਾਈ ਲਾਲੋ ਤੇ ਬ੍ਰਹਮਣ ਏਮਨਾਬਾਦ ਵਿੱਚ ਜਾ ਕੇ ਅਨੇਕ ਪ੍ਰਕਾਰ ਮਹਿਮਾ ਗਾਈ। ਨਗਰ ਦੇ ਲੋਕਾਂ ਦੇ ਕੋਲ ਅਨੇਕਾਂ ਢੰਗਾਂ ਨਾਲ ਸਤਿਗੁਰੂ ਦੀ ਮਹਿਮਾ ਕਥਨ ਕੀਤੀ। ਹਿੰਦੂ ਤੁਰਕ ਹੁਤੇ ਸਭ ਜੇਈ। ਏਮਨਾਬਾਦ ਵਿੱਚ ਬ੍ਰਹਮਣ ਹੋਰ ਹਿੰਦੂ ਜਾਂ ਕੋਈ ਮੁਸਲਮਾਨ ਹੈਗੇ ਸੀ, ਆਨ ਚਰਨ ਲਪਟਾਏ ਤੇ ਸਾਰੇ ਆ ਕੇ ਮਹਾਰਾਜ ਦੇ ਚਰਨੀ ਲੱਗ ਰਹੇ, ਮੱਥੇ ਟੇਕ ਰਹੇ ਹੈ। ਪੀਰ ਭਈ ਚੌਂ ਦਿਸ਼ ਜਗਤੇਸ਼ਾ। ਜਗਤ ਦੇ ਮਾਲਕ ਸਤਿਗੁਰੂ ਦੇ ਇਰਦ ਗਿਰਦ ਬੜੀ ਤਕੜੀ ਭੀੜ ਹੋ ਗਈ ਲੋਕਾਂ ਦੀ। ਸਤ ਨਾਮ ਦੀਨੋ ਉਪਦੇਸ਼ਾ। ਗੁਰੂ ਮਹਾਰਾਜ ਨੇ ਵੀ ਸੁਖੀ ਰਹੋਗੇ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਇਹ ਉਪਦੇਸ਼ ਬਖਸ਼ਿਆ ਸਭ ਨੂੰ। ਸੰਤ ਅਥਿਤ ਕੀ ਸੇਵਾ ਕਰਨੀ। ਇਹ ਵੀ ਕਿਹਾ ਵੀ ਬਾਹਰੋਂ ਸਾਧੂ ਸੰਤ ਆ ਜਾਏ, ਹੋਰ ਕੋਈ ਲੋੜਵੰਦ ਰਾਹੀ ਪਾਉਂਦੀ ਆ ਜੀ, ਸਭ ਦੀ ਵੀ ਬਣਾ ਸਵਾਰ ਕੇ ਸੇਵਾ ਕਰਨੀ ਤੁਸਾਂ ਨੇ। ਤੇਹ ਕੀ ਮਹਿਮਾ ਬਹੁ ਬਿਧ ਬਰਨੀ। ਆਏ ਗਏ ਸਾਧੂ ਸੰਤ ਦੀ ਸੇਵਾ ਕਰਨ ਦੀ ਜਿਹੜੀ ਮਹਿਮਾ ਮਹਾਰਾਜ ਨੇ ਬਹੁਤ ਤਰ੍ਹਾਂ ਦੇ ਨਾਲ ਕਥਨ ਕੀਤੀ। ਦੁਆ ਦਿਨ ਪੁੰਨ ਪ੍ਰਭ ਤਹਾਂ ਬਿਤਾਏ। ਦੋ ਕੁ ਦਿਨ ਗੁਰੂ ਮਹਾਰਾਜ ਨੇ ਹੋਰ ਇੱਥੇ ਬਤੀਤ ਕੀਤੇ। ਗਮਨੇ ਅਪਰ ਥਾਨ ਮਨ ਪਾਏ। ਬਾਲਾ ਜੀ ਕਹਿੰਦੇ ਜਿਵੇਂ ਮਨ ਨੂੰ ਪਾਇਆ ਚੰਗਾ ਲੱਗਿਆ, ਏਮਨਾਬਾਦ ਤੋਂ ਕਿਸੇ ਹੋਰ ਥਾਂ ਵੱਲ ਨੂੰ ਚਲੇ ਗਏ। ਸੰਤਨ ਚੀਰ ਸਰੀਰ ਸਾਜ ਹੈ। ਆਪ ਜੀ ਦੇ ਸਰੀਰ ਤੇ ਸਾਧੂਆਂ ਸੰਤਾਂ ਵਾਲੇ ਜਿਹੜੇ ਕੋਈ ਕੱਪੜੇ ਜੇ ਭਗਵੇਂ ਜੇ ਪਾਏ ਕੱਪੜੇ ਸਜਦੇ ਬਜਦੇ। ਸੁਭਗ ਸਿਤਾਸਿਤ ਸਮਸ਼ ਬਿਰਾਜ ਹੈ। ਆਪ ਦਾ ਜਿਹੜਾ ਦਾੜਾ ਹੈ ਉਹ ਚਿੱਟਾ ਤੇ ਦਾੜਾ ਕਾਲਾ ਜਿਹਾ, ਇਸ ਤਰ੍ਹਾਂ ਬੜਾ ਚੰਗਾ ਚਿੱਟਾ ਕਾਲਾ ਦਾੜਾ ਜਾ ਸਮਝਦਾ ਹੈ। ਤੀਨ ਲੋਕ ਕੋ ਕਰਤਾ ਜੋ। ਭਾਈ ਬਾਲਾ ਜੀ ਕਹਿੰਦੇ ਹੇ ਗੁਰਸਿੱਖੋ, ਹੈ ਗੁਰੂ ਅੰਗਦ ਸਾਹਿਬ ਜੋ ਤਿੰਨਾਂ ਲੋਕਾਂ ਦੇ ਕਰਤੇ ਹਨ, ਗੁਰੂ ਨਾਨਕ ਸਾਹਿਬ। ਬੇਖ ਫਕੀਰੀ ਵਿਚਰਤ ਸੋ। ਉਹਨਾਂ ਦੇ ਸਰੀਰ ਤੇ ਫਕੀਰਾਂ ਵਾਲਾ ਭੇਖ ਜਾ ਧਾਰਿਆ ਤੇ ਫਿਰ ਰਹੇ। ਮੰਦ ਮੰਦ ਮਗ ਵੇਖੈ ਸੁਹਾਏ। ਆਪ ਜੀ ਜਦੋਂ ਰਸਤੇ ਜਾਂਦੇ ਹੌਲੀ ਹੌਲੀ ਜਾਂਦੇ ਸੋਵਨੀਕ ਹੋ ਰਹੇ। ਸਸੁਰੇ ਨਗਰ ਨਿਕਟ ਚੱਲ ਆਏ। ਕਹਿੰਦੇ ਏਮਨਾਬਾਦ ਤੋਂ ਚੱਲਦੇ ਚੁਣਦੇ ਜਿੱਥੇ ਆਪਣੇ ਸਹੁਰੇ ਘਰ ਦਾ ਨਗਰ ਹੈ ਬਟਾਲਾ, ਉੱਥੇ ਆ ਨੇੜੇ ਪਹੁੰਚੇ ਹਨ। ਵਹਿਰ ਅਜਿੱਤੇ ਕੂਪ ਸੁਹਾਇਆ। ਆ ਬਟਾਲੇ ਸ਼ਹਿਰ ਤੋਂ ਬਾਹਰ ਬਾਹਰ ਅਜਿੱਤੇ ਚੌਧਰੀ ਦਾ ਕੂਪ ਜਿਹੜਾ ਖੂਹ ਸੀ ਸੋਵਨੀਕ ਸੀ। ਕੁਤੀ ਸਗਨ ਸੁੰਦਰ ਤੇ ਛਾਇਆ। ਦਰਖਤਾਂ ਦੀ ਬੜੀ ਸੋਹਣੀ ਸੰਘਣੀ ਛਾਇਆ ਹੈ ਸੀ ਖੂਹ ਤੇ। ਦੇਖ ਥਾਨ ਰਮਣੀਕ ਗੁਸਾਈ। ਜਿੱਥੇ ਚੌਧਰੀ ਦੇ ਖੂਹ ਤੇ ਥਾਂ ਬੜਾ ਸੋਹਣਾ ਦੇਖ ਕੇ ਜਗਤ ਦੇ ਮਾਲਕ ਸਤਿਗੁਰੂ ਨੇ ਬੈਠ ਗਏ ਹਮ ਸੋ ਬਿਗਸਾਈ। ਬਾਲਾ ਜੀ ਕਹਿੰਦੇ ਮਹਾਰਾ ਬੈਠ ਕੇ ਸਾਡੇ ਨਾਲ ਬਚਨ ਬੈਠੇ, ਬੜਾ ਖੁਸ਼ ਹੋ ਕੇ ਕਰਕਰਾ ਰਹੇ। ਸੈਲ ਵਿਸਾਲ ਕੀਨ ਸਭ ਦੇਸ਼ਾ। ਕਹਿੰਦੇ ਵੀ ਭਾਈ ਬਾਲਾ ਮਰਦਾਨਾ ਸਾਰੇ ਦੇਸ਼ਾਂ ਵਿੱਚ ਬਈ ਆਪਾਂ ਰਲ ਮਿਲ ਕੇ ਤਕੜੀ ਸ਼ਹਿਰ ਛਪੱਟਾ ਕੀਤਾ। ਹੁਤੀ ਨਦੇਸ਼ ਐਸ਼ ਜਗਤੇਸ਼ਾ। ਜਗਤ ਦੇ ਮਾਲਕ ਕਦੀ ਸਾਨੂੰ ਇਸ ਤਰ੍ਹਾਂ ਦੀ ਆਗਿਆ ਸੀ, ਫਿਰ ਤੁਰ ਕੇ ਤੁਸੀਂ ਇਸ ਤਰ੍ਹਾਂ ਭਲਾ ਕਰਨਾ ਹੈ। ਕਿਤਕ ਕਾਲ ਅਬ ਬੈਸ ਬਿਤਾਉ। ਚੰਗਾ ਵੀ ਭਾਈ ਮਰਦਾਨਾ ਭਾਈ ਬਾਲਾ ਬਹੁਤ ਫਿਰ ਲਏ, ਹੁਣ ਕੁਝ ਸਮਾਂ ਬਿਠ ਕੇ ਬਤੀਤ ਆਪਾਂ ਕਰਾਂਗੇ। ਮਗਨ ਆਨੰਦ ਪ੍ਰਭੂ ਗੁਣ ਗਾਵੋ। ਇਸ ਤਰ੍ਹਾਂ ਕਹਿੰਦੇ ਆਨੰਦ ਵਿੱਚ ਮਸਤ ਹੋ ਕੇ ਪਰਮੇਸ਼ਰ ਦੇ ਗੁਣ ਗਾਵਾਂਗੇ। ਮਾਨੁਖ ਏਕ ਬਿਲੋਕਤ ਦੌਰਾ। ਜਦੋਂ ਗੁਰੂ ਮਾਈ ਭਾਈ ਬਾਲਾ ਤੇ ਮਰਦਾਨਾ ਨਾਲ ਬਾਹਰ ਬਾਹਰ ਬਟਾਲੇ ਤੇ ਬੈਠੇ ਬਚਨ ਕਰ ਰਹੇ ਸੀ, ਕਿਸੇ ਮਨੁੱਖ ਨੇ ਵੇਖਿਆ ਤੇ ਉਹ ਫਿਰ ਦੌੜ ਕੇ ਗਿਆ। ਸੁਧ ਕੀਨੀ ਮੂਲਾ ਜਿਸ ਠੌਰਾ। ਇਸ ਥਾਂ ਤੇ ਕਹਿੰਦੇ ਮੂਰ ਚੰਦ ਸੀ ਨਾ, ਉੱਥੇ ਜਾ ਕੇ ਤੇ ਖਬਰ ਕਰ ਦਿੱਤੀ ਹੈ। ਵਹਿਰ ਜਮਾਤਾ ਆਇਓ ਤੇਰੋ। ਚੰਦ ਬਾਹਰ ਬਾਰ ਤੇਰਾ ਜਿਹੜਾ ਗੁਰੂ ਨਾਨਕ ਸਾਹਿਬ ਜਵਾਈ ਉਹ ਚਲਾਇਆ। ਨਿਕਸੇ ਜਿਹ ਕਾ ਪਾਲਕ ਨਿਕਸੇ ਜਿਹ ਪਾ ਕਾਲਕ ਨੇਰੋ। ਤੇਰੇ ਜਵਾਈ ਗੁਰੂ ਨਾਨਕ ਨੂੰ ਨਿਕਲਿਆ ਹੋਇਆ ਬਹੁਤ ਸਮਾਂ ਹੋ ਗਿਆ, ਬਾਰਾਂ ਸਾਲ ਲੰਘ ਗਏ। ਸੁਧ ਸੁਣ ਕੇ ਤੂਰਨ ਉੱਠਤਾ ਆਇਓ। ਇਸ ਤਰ੍ਹਾਂ ਗੁਰੂ ਨਾਨਕ ਵੀ ਜਵਾਈ ਆ ਗਏ, ਖਬਰ ਸੁਣ ਕੇ ਉੱਠ ਕੇ ਛੇਤੀ ਦੌੜ ਕੇ ਆਇਆ। ਸੰਗ ਅਜਿੱਤੇ ਕੋਲੇ ਆਇਓ, ਨਾਲ ਹੀ ਕਹਿੰਦੇ ਆਉਂਦਿਆਂ ਹੋਏ ਅਜਿੱਤੇ ਚੌਧਰੀ ਨੂੰ ਲੈ ਆਇਆ। ਕਬ ਕੋ ਰਹਿਓ ਕ੍ਰੋਧ ਉਰ ਪੂਰੀ, ਬਹੁਤ ਕਦੋਂ ਦਾ ਪਾ ਬਾਰਾਂ ਸਾਲ ਤੋਂ ਲੈ ਕੀ ਇਹਦੇ ਵਿੱਚ ਕ੍ਰੋਧ ਨਾਲ ਭਰਿਆ ਪਿਆ ਸੀ ਮੂਲਾ। ਦੇਖ ਫਕੀਰੀ ਦੇਖਿਓ ਦੂਰੀ, ਜਦੋਂ ਦੂਰ ਤੋਂ ਦੇਖਿਆ ਮਹਾਰਾਜ ਦੇ ਉਹ ਸਰੀਰ ਤੇ ਭਗਵੇਂ ਜੇ ਕੱਪੜੇ ਸਾਧਾਂ ਵਾਲੇ ਪਾਏ ਹੋਏ। ਅਦਕ ਕ੍ਰੋਧ ਹਿਰਦੇ ਮਹਿ ਹੋਵਾ, ਫੇਰ ਧਾਗੇ ਨਾਲੋਂ ਵੀ ਜ਼ਿਆਦਾ ਕਹਿੰਦੇ ਹਿਰਦੇ ਵਿੱਚ ਕ੍ਰੋਧ ਹੋਇਆ, ਗੁੱਸਾ ਹੋਰ ਚੜ ਗਿਆ। ਗਇਓ ਸਮੀਪ ਠਾਂਡ ਹੋਇ ਜੋਵਾ, ਉਸੇ ਕੋਲ ਚਲਿਆ ਗਿਆ ਖੜ ਕੇ ਗੁੱਸੇ ਵਿੱਚ ਭਰਿਆ ਦੇਖਿਆ ਮਹਾਰਾਜ ਨੂੰ। ਬਹੁ ਕਠੋਰ ਮੁਖ ਬਚਨ ਅਲਾਵਾ, ਬਹੁਤ ਕਰੜੇ ਸਖਤੀ ਮੁਖੋਂ ਬਚਨੇ ਨੇ ਕਹੇ ਮੂਲੇ ਨੇ, ਛਾਤੀ ਦਾਹ ਕਰਨ ਤੁਮ ਆਵਾ। ਗੁਰੂ ਨਾਨਕ ਜੋ ਆਇਆ ਹੋਰ ਮੇਰੀ ਤੂੰ ਸਾਥੀ ਸਾਣ ਵਾਸਤੇ ਆ ਪਹੁੰਚਿਆ। ਪਿਖ ਹੈ ਸਹੋਦਰ ਜਬ ਇਸ ਚਾਲਾ, ਕਹਿੰਦੇ ਇਸ ਤਰ੍ਹਾਂ ਦੀ ਤੇਰੀ ਚਾਲ ਨੂੰ ਰੀਤੀ ਨੂੰ ਮੇਰੇ ਭਰਾ ਵੇਖਣਗੇ ਵੀ ਇਹ ਸਾਧ ਬਣਿਆ ਫਿਰਦਾ। ਪੀੜਾ ਵਿਆਪੈ ਮੁਝ ਹੈ ਵਿਸਾਲਾ, ਮੈਨੂੰ ਕਹਿੰਦੇ ਹੋਰ ਪੀੜਾ ਵਿਆ ਕੇ ਮੈਂ ਤਾਂ ਪਹਿਲਾਂ ਹੀ ਬਹੁਤ ਔਖਾ ਹਾਂ। ਨਿਜ ਇਸਤਰੀ ਤਜ ਕਰ ਸੁੱਤ ਦੋ, ਦੇਖ ਲਾ ਜਵਾਈਆ ਗੁਰੂ ਨਾਨਕ ਆਪਣੀ ਪੁੱਤਰ ਵੇ ਆਪਣੀ ਘਰ ਵਾਲੀ ਵੀ ਛੱਡਦੀ ਤੈਨੇ। ਨਹੀਂ ਆਏ ਸੁਧ ਲੀਨੀ ਕੋ, ਬਾਰਾਂ ਸਾਲ ਲੰਘੇ ਆ ਕੇ ਮਾੜੀ ਮੋਟੀ ਤੋਂ ਖਬਰ ਨਾਲ ਨੀ ਤੂੰ ਵੀ ਮਰ ਗਏ ਕੇ ਜਾਉਂਦੇ ਆ ਤੁਸੀਂ। ਦੋਹਰਾ ਸ੍ਰੀ ਚੰਦ ਜੈ ਰਾਮ ਘਰ, ਸਵੇਰੇ ਮੁੱਲਾ ਕਹਿੰਦਾ ਜਦੋਂ ਜੈ ਰਾਮ ਦੇ ਘਰ ਵਿੱਚ ਉਹ ਸੁਲਤਾਨਪੁਰ ਵਿੱਚ ਤੇਰਾ ਵੱਡਾ ਸੁਪੁੱਤਰ ਸ੍ਰੀ ਚੰਦ ਰਹਿੰਦਾ ਸੀ, ਕੀਨੇ ਆਨੰਦ ਬਿਲਾਸ ਵੀਏ, ਤੇਰੀ ਘਰਵਾਲੀ ਨੇ ਵੀ ਤੇਰੇ ਪੁੱਤਰ ਨੇ ਵੀ ਬੜੇ ਆਨੰਦ ਸੁੱਖ ਭੋਗੇ। ਜਬ ਕੋ ਤਿੰਨ ਪਰਲੋਕ ਭਾਸ, ਜੈ ਰਾਮ ਦਾ ਗੁਰੂ ਨਾਨਕ ਦੀ ਭੈਣ ਨਾਨਕੀ ਜੀ ਦਾ ਇਸ ਤਰ੍ਹਾਂ ਕਹਿੰਦੇ ਸੱਚਖੰਡ ਗਵਨ ਹੋ ਗਿਆ ਹੈ, ਉਹ ਸੱਚਖੰਡ ਚਲੇ ਗਏ। ਆਇਓ ਮੋਰ ਆਵਾਸ, ਦੇਖ ਲਾ ਸ੍ਰੀ ਚੰਦ ਵੀ ਮੇਰੇ ਘਰੇ ਚੱਲ ਕੇ ਆ ਪਹੁੰਚਿਆ। ਤੇਰੀ ਪਤਨੀ ਤਾਂ ਪਹਿਲਾਂ ਹੀ ਲਕਸ਼ਮੀ ਨੂੰ ਆ ਲੈ ਕੇ ਆ ਗਈ ਸੀ। ਚੌਪਈ ਸਭ ਕੀ ਮੈਂ ਪ੍ਰਿਤ ਪਾਰਨ ਕੀਨੀ, ਦੇਖ ਲਾ ਗਈ ਜੁਆਈ ਸਾਧਾ ਸਾਰਿਆਂ ਦੀ ਨਹੀਂ ਆਏ ਇਨ ਕਬ ਸੁਧ ਲੀਨੀ। ਚੌਧਰੀ ਜਿੱਥੇ ਨੂੰ ਦੇ ਕਹਿ ਰਿਹਾ ਵੀ ਦੇਖੋ ਇਹ ਮੇਰੇ ਜੁਆਈ ਨੇ ਕਦੇ ਆ ਕੇ ਉਹਨਾਂ ਦੀ ਖਬਰ ਸਾਰ ਨਹੀਂ ਰਹੀ ਦੁੱਖ ਸੁੱਖ ਦੀ। ਹੋਨੋ ਹੁਤੋ ਫਕੀਰ ਜੇ ਐਸੇ, ਜਿੱਤਾ ਚੌਧਰੀ ਜੀ ਮੇਰੇ ਜਵਾਈ ਨੇ ਜੇ ਇਸੇ ਤਰ੍ਹਾਂ ਫਕੀਰ ਸਾਧ ਬਣਨਾ ਸੀ। ਨਿਜ ਪਰਿਵਾਰ ਸਹਿਰਿਓ ਕੈਸੇ, ਮੈਨੇ ਪਰਿਵਾਰ ਕਿਉਂ ਸਹਿਰਿਆ, ਵਿਆਹ ਕਿਉਂ ਕਰਾਇਆ ਹੈ। ਸ੍ਰੀ ਨਾਨਕ ਸੁਣਤੇ ਸਭ ਰਹੇ, ਗੁਰੂ ਨਾਨਕ ਸਾਹਿਬ ਜੀ ਸਾਰਾ ਕੁਛ ਮੂਲ ਚੰਦ ਗਿਆਨੀ ਤੋਂ ਸੁਣਦੇ ਰਹੇ। ਕੋ ਵਾਕ ਨ ਮੁਖ ਤੇ ਕਹੇ, ਇਸ ਤਰ੍ਹਾਂ ਆਪਣੇ ਮੁਖ ਤੋਂ ਕੋਈ ਬਚਨ ਨਹੀਂ ਕਹੇ। ਚੁੱਪਾ ਚੰਗਾ ਨਾਨਕਾ ਵੀ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਕੁਝ ਬੋਲਾਂਗੇ ਹੋਰ ਵੀ ਭੜਕੂਗਾ, ਇਸ ਕਰਕੇ ਮਹਾਰਾਜ ਚੁੱਪ ਹੀ ਰਹੇ ਹਨ। ਤਬ ਹੈ ਅਜਿੱਤੇ ਨੇ ਸਮਝਾਇਓ, ਮਹਾਰਾਜ ਨੇ ਤਾਂ ਕੁਝ ਨਹੀਂ ਕਿਹਾ। ਫਿਰ ਜਿਹੜਾ ਚੌਧਰੀ ਅਜਿੱਤਾ ਸੀ ਉਹਨੇ ਮੂਰਛਾ ਦਾ ਗਿਆਨੀ ਮੂਰਖ ਨੂੰ ਸਮਝਾਇਆ ਹੈ। ਕਹਿਨੇ ਕਠੋਰ ਨ ਤੁਮ ਬਨ ਆਇਓ, ਮੂਲੇ ਤੇਰਾ ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਦੇ ਕਰੜੇ ਬਖਸ਼ ਕਹਿਣਾ ਬਣਨੀ ਆਉਂਦਾ ਠੀਕ ਨਹੀਂ। ਇਸ ਬਿਦ ਕਹਿਨੇ ਜ ਸਦਨ ਸਿਧਾਇਓ, ਹਾਂ ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਜੇ ਬਚਨ ਕਹਿ ਕੇ ਮੂਰਚੰਦ ਦਾ ਘਰ ਨੂੰ ਚਲਾ ਗਿਆ। ਬਹੁ ਉੱਤਮ ਭੋਜਨ ਬਨਵਾਇਓ, ਘਰ ਵਾਲੀ ਨੂੰ ਕਹਿ ਕੇ ਬੜੇ ਚੰਗੇ ਚੰਗੇ ਭੋਜਨ ਬਣੇ ਬਣਵਾਏ ਇਸਨੇ। ਚਾਰ ਚੀਰਲੇ ਕਰ ਨਿਜ ਹੱਥਾਂ, ਮੂਰਚੰਦ ਨੇ ਚੰਗੇ ਜਿਹੜੇ ਸੋਹਣੇ ਬਸਤਰ ਆਪਣੇ ਹੱਥਾਂ ਵਿੱਚ ਲੈ ਲਏ ਪਹਿਨਣ ਵਾਲੇ। ਗਮਨਿਓ ਬਹੁਰ ਨਿਕਟ ਜਗਨਾਥਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਬੈਠੇ ਉੱਥੇ ਆ ਪਹੁੰਚਾ ਹੈ ਚੱਲਿਆ। ਰਿਸ ਸੋ ਜਰਤ ਜਾਸ ਕੀ ਛਾਤੀ, ਬਾਲਾ ਜੀ ਕਹਿੰਦੇ ਜਿਸ ਮੁੱਲੇ ਦੀ ਗੁੱਸੇ ਨਾਲ ਸਾਥੀ ਸਰਮਚ ਰਹੀ ਹੈ। ਬ੍ਰਿਕਤ ਰੀਤ ਹਿਰਦੇ ਨਾ ਸੁਹਾਤੀ, ਗੁਰੂ ਨਾਨਕ ਸਾਹਿਬ ਨੇ ਤਿਆਗਿਆਂ ਵਾਲੀ ਰੀਤੀ ਜੀ ਧਾਰੀ, ਇਹਨੂੰ ਚੰਗੀ ਨੀ ਲੱਗਦੀ ਹੈ, ਸਾਧ ਬਣੇ ਚੰਗੇ ਨੀ ਲੱਗ ਰਹੇ। ਭੋਜਨ ਧਰ ਕੇ ਗਿਰਾ ਅਲਾਈ, ਹੋਰ ਚੰਦ ਨੇ ਭੋਜਨ ਜਾ ਲੱਗ ਕੇ ਮੁੱਖੋਂ ਫਰਿਓ ਕਿਹਾ, ਖਾਵੋ ਤੂੰ ਨਿਤ ਕੋ ਦੁਖਦਾਈ, ਗੁਰੂ ਨਾਨਕ ਮੈਨੂੰ ਹਮੇਸ਼ਾ ਦੁੱਖ ਦੇਣ ਵਾਲਾ ਸਾਧੂ ਆ, ਖਾ ਪੀ ਲਾ ਦੋਹਰਾ ਬੇਖ ਫਕੀਰੀ ਤਜ ਹੋ ਆਬ। ਕਹਿੰਦੇ ਸਾਧਾਂ ਵਾਲੇ ਕੱਪੜੇ ਜੇ ਭਗਵੇ ਲਾ ਦੇ ਛੱਡਦੇ ਪਰੇ, ਪਹਿਰੋ ਬਸਨ ਜੇ ਚਾਰ, ਮੇਰੇ ਜਿਹੜੇ ਗ੍ਰਿਸਤੀਆਂ ਵਾਲੇ ਸੋਹਣੇ ਚਿੱਟੇ ਰੰਗ ਦੇ ਕੱਪੜੇ ਪਾਏ, ਵੀ ਤੂੰ ਪਹਿਨ ਲਾ ਪਾ ਲਾ, ਹਮਰੇ ਸੋਦਰ ਬੰਦ ਜੇ, ਮੇਰੇ ਜਿਹੜੇ ਭਰਾ ਹੈ, ਮੇਰੇ ਜਿਹੜੇ ਆਂਢ ਗੁਆਂਢ ਦੇ ਸਾਕ ਸੰਬੰਧੀ ਜੇ ਹੈ, ਤਿੰਨ ਮਹਿ ਨਹਿ ਕਰ ਖੁਆਰ, ਉਹਨਾਂ ਵਿੱਚ ਮੈਨੂੰ ਨਾ ਕਹਿੰਦੇ ਇਸ ਤਰ੍ਹਾਂ ਸਾਜ ਜਿਹਾ ਬਣ ਕੇ ਤੇ ਖਜਲ ਖੁਆਰ ਕਰ, ਚੌਪਈ ਪਹਿਰਹਿ ਚੀਰਨ ਭੋਜਨ ਖਾਹੀ, ਇੱਧਰ ਮਾਰਾ ਮੌਜ ਦੇ ਮਾਲਕ ਹੈ, ਮੂਰਚੰਦ ਤੋਂ ਕਹੇ ਨਾ ਤਾਂ ਭੋਜਨ ਛਕਦੇ ਨਾ ਉਹਦੇ ਕੱਪੜੇ ਜੇ ਪਾਉਂਦੇ, ਸ੍ਰੀ ਪ੍ਰਭ ਮੁਖ ਤੇ ਬੋਲਤ ਨਾਹੀ, ਨਾ ਗੁਰੂ ਮਾਰਾ ਮੁਖੋਂ ਕੋਈ ਬਚਨੀ ਕਹਿੰਦੇ, ਹਾਂ ਨਾਮ ਨੀ ਕਰਦੇ। ਸ੍ਰੀ ਚੰਦ ਤਬ ਲਖਮੀ ਦਾਸਾ, ਉਸੇ ਵੇਲੇ ਜਿਹੜਾ ਸ੍ਰੀ ਚੰਦ ਵੱਡਾ ਸਪੁੱਤਰ ਤੇ ਲਖਮੀ ਦਾ ਛੋਟਾ ਭਰਾ, ਬੰਧਨ ਕੀਨ ਆਨ ਪਿਤ ਪਾਸਾ, ਉਹਨਾਂ ਨੇ ਪਿਤਾ ਗੁਰੂ ਨਾਨਕ ਸਾਹਿਬ ਦੀ ਹਜੂਰੀ ਵਿੱਚ ਆ ਕੇ ਮੱਥਾ ਟੇਕਿਆ, ਬੈਠਿਓ ਪਹਿਰ ਬਤੀਤਿਓ ਜਬ ਹੀ, ਮੂਲੇ ਨੂੰ ਬੈਠਿਆ ਬੈਠਿਆ ਤਿੰਨ ਘੰਟੇ ਲੰਘ ਗਏ, ਇੱਕ ਪਹਿਰ ਲੰਘ ਗਿਆ, ਪਹਿਰਿਓ ਖਾਇਓ ਨਹਿ ਕਿਛ ਤਬ ਹੀ, ਮਹਾਰਾਜ ਨੇ ਕੁਝ ਵਸਤਰ ਪਹਿਨੇ, ਨਾ ਇਹਦਾ ਲਿਆਂਦਾ ਕੋਈ ਭੋਜਨ ਛਕਿਆ ਹੈ, ਬਸ ਨਾ ਵਸਾਵੈ ਰਿਸਿਓ ਵਿਸਾਲਾ, ਫਿਰ ਤਾਂ ਇਹ ਮੂਲਾ ਬਹੁਤ ਗੁੱਸੇ ਵਿੱਚ ਪਾ ਗਿਆ ਹੈ, ਇਹਦਾ ਕੋਈ ਬਸ ਚੱਲਦਾ ਹੀ ਨਹੀਂ, ਉੱਠ ਆਇਓ ਮੂਲਾ ਤੇ ਹਿਕਾਲਾ, ਗੁੱਸੇ ਨਾਲ ਭਰਿਆ ਭਰਾਇਆ ਮੂਲਾ ਤਾਂ ਉੱਠ ਕੇ ਘਰ ਵੱਲ ਨੂੰ ਆ ਗਿਆ, ਸ੍ਰੀ ਪ੍ਰਭ ਰਹੇ ਬਿਰਾਜਤ ਤਾਹੀ, ਗੁਰੂ ਨਾਨਕ ਸਾਹਿਬ ਜੀ ਬਟਾਲਾ ਸ਼ਹਿਰ ਤੋਂ ਬਾਹਰ ਬਾਹਰ ਹੀ ਸਜਰੇ ਬੈਠ ਰਹੇ, ਜਿਨਕੇ ਦੇਖਤ ਦੁਖ ਨਸਾਹੀ, ਬਾਲਾ ਜੀ ਕਹਿੰਦੇ ਹੇ ਗੁਰਸਿੱਖੋ, ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੇਖਦਿਆਂ ਸਾਰੇ ਦੁੱਖ ਉਗਣ ਨਾਸ ਹੋ ਜਾਂਦੇ, ਜੇ ਮਹਿਮਾ ਜਾਣੈ ਗੁਰ ਕੇਰੀ, ਜਿਹੜੇ ਕੋਈ ਬਟਾਲਾ ਸ਼ਹਿਰ ਵਿੱਚ ਰਹਿਣ ਵਾਲੇ ਗੁਰੂ ਨਾਨਕ ਦੀ ਮਹਿਮਾ ਨੂੰ ਜਾਣਦੇ ਸਨ, ਸੇ ਆਵਹਿ ਤਹਿ ਦਰਸ਼ਨ ਹੇਰੀ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਚੱਲ ਆਉਂਦੇ ਹਨ, ਬੰਧਨ ਕਰਹਿ ਜਨਮ ਫਲ ਪਾਵੈ, ਮਹਾਰਾਜ ਨੂੰ ਆ ਕੇ ਨਮਸਕਾਰਾਂ ਕਰਦੇ ਮਨੁੱਖ ਜਨਮ ਧਾਰੇ ਦਾ ਫਲ ਪਾਉਂਦੇ ਲਾਭ ਲੈਂਦੇ, ਰਹਿ ਨਿਕਟ ਪੁੰਨ ਸਾਧਨ ਸਿਧਾਵੈ, ਸਮਾਂ ਮਹਾਰਾਜ ਦੀ ਹਜੂਰੀ ਵਿੱਚ ਰਹਿੰਦੇ ਫਿਰ ਆਪਣੇ ਘਰਾਂ ਵੱਲ ਨੂੰ ਚਲੇ ਜਾਂਦੇ, ਕੋ ਆਵੈ ਕੋ ਕਰਹਿ ਪਿਆਨਾ, ਕੋਈ ਮਹਾਰਾਜ ਦੇ ਦਰਸ਼ਨ ਕਰਨ ਲਈ ਆ ਰਿਹਾ, ਕੋਈ ਦਰਸ਼ਨ ਕਰਕੇ ਜਾ ਰਿਹਾ ਵਾਪਸ, ਭੀਰ ਭੂਰ ਹੋਈ ਤੇ ਥਾਨਾ, ਜਿੱਥੇ ਮਹਾਰਾਜ ਬੈਠੇ ਉੱਥੇ ਲੋਕਾਂ ਦੀ ਬਹੁਤ ਤਕੜੀ ਭੀੜ ਹੋ ਗਈ ਹੈ, ਲੈ ਉਪਦੇਸ਼ ਸਿੱਖ ਕੋ ਹੋਵੇ, ਕੋਈ ਗੁਰੂ ਮਹਾਰਾਜ ਤੋਂ ਉਪਦੇਸ਼ ਲੈ ਕੇ ਸਿੱਖ ਸਜ ਰਿਹਾ ਸਿੱਖ ਬਣ ਰਿਹਾ ਹੈ, ਸਿਮਰਹਿ ਨਾਮ ਸਕਲ ਅਗ ਖੋਵੈ, ਮਹਾਰਾਜ ਦਾ ਬਖਸ਼ਿਆ ਵਾਹਿਗੁਰੂ ਨਾਮ ਸਿਮਰਦਾ ਪਾਪਾਂ ਨੂੰ ਖੁਆ ਨਾਸ ਕਰ ਰਿਹਾ, ਇੱਕ ਤੇ ਦੂਸਰ ਮਹਿਮਾ ਸੁਣ ਕੇ, ਇੱਕ ਤੋਂ ਦੂਸਰਾ ਮਹਾਰਾਜ ਦੀ ਮਹਾਨ ਮਹਿਮਾ ਸੁਣ ਕੇ, ਆਏ ਪਰਹਿ ਚਰਨਨ ਗੁਰ ਗੁਣ ਕੈ, ਮੇਰੇ ਸਤਿਗੁਰੂ ਗੁਰੂ ਹਨ ਵਿਚਾਰ ਕੇ ਚਰਨੀ ਪੈਂਦਾ, ਕਿਤਕ ਕਾਮਨਾ ਧਰ ਕਰ ਸੇਵੈ ਹੈ, ਮਨ ਦੇ ਵਿੱਚ ਕੋਈ ਕਾਮਨਾ ਰੱਖ ਕੇ ਮਹਾਰਾਜ ਦੀ ਸੇਵਾ ਕਰਦੇ, ਜੋ ਇੱਛਾ ਬਿਨ ਸੰਸਾ ਲੇਵੈ ਹੈ, ਇੱਛਾ ਬਿਨਾ ਸੰਸੇ ਤੋਂ ਹੀ ਲੈ ਲੈਂਦੇ ਮਿਲ ਜਾਂਦਾ ਹੈ, ਨਿਰਮਲ ਮਨ ਕਰਨੇ ਕੇ ਹੇਤਾ, ਆਪਣੇ ਮਨ ਨੂੰ ਨਿਰਮਲ ਹੋਵੇ, ਮੇਰਾ ਮਨ ਉਜਲ ਹੋਵੇ ਉਹਨੂੰ ਕਰਨ ਵਾਸਤੇ, ਰਹਿ ਕਿਤਕ ਢਿੱਗ ਪ੍ਰੀਤ ਸਮੇਤ, ਪ੍ਰੀਤੀ ਸਮੇਤ ਮਹਾਰਾਜ ਦੀ ਹਜੂਰੀ ਵਿੱਚ ਰਹਿੰਦੇ ਹੈ, ਸਤ ਸੰਗਤ ਹੋਵਨ ਬਹੁ ਲਾਗੀ, ਮਹਾਰਾਜ ਦੇ ਉੱਤੇ ਪਹੁੰਚਣ ਕਰਕੇ ਬਹੁਤ ਸਤਸੰਗਤ ਹੋਣ ਲੱਗ ਪਈ ਹੈ, ਆਪਾਂ ਬਹੁਤ ਇਸ ਤਰ੍ਹਾਂ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਏ। ਕਰ ਹੈ ਕੀਰਤਨ ਸ਼ਰਧਾ ਜਾਗੀ, ਕਈਆਂ ਨੂੰ ਐਸੀ ਸ਼ਰਧਾ ਹੋਇਆ ਹੀ ਹੈ ਤੇ ਰਲ ਮਿਲ ਕੇ ਕੀਰਤਨ ਕਰਨ ਲੱਗ ਪਏ। ਦਰਸ਼ਨ ਕੇਰ ਪ੍ਰਤਾਪ ਵਿਸਾਲਾ, ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਬੜਾ ਭਾਰੀ ਤਕੜਾ ਤੇਜ ਪ੍ਰਤਾਪ ਹੈ। ਕਿਉਂ ਨਾ ਚੱਲ ਹੈ ਨੀਕੀ ਨਰ ਚੱਲ, ਕਰਕੇ ਕਹਿੰਦੇ ਉੱਥੋਂ ਦੇ ਲੋਕ ਕਿਉਂ ਨਾ ਸੋਹਣੀ ਚੀਤੀ ਮਰਯਾਦਾ ਵੀ ਚੱਲਣਾ। ਦੋਹਰਾਹ ਤੋਂ ਨਗਰ ਕੋ ਚੌਧਰੀ, ਜਿਹੜਾ ਇਹ ਜਿੱਤਾ ਕਹਿੰਦੇ ਸਾਰੇ ਬਟਾਲੇ ਸ਼ਹਿਰ ਦਾ ਚੌਧਰੀ ਹੈ ਸੀ। ਨਾਮ ਅਜਿੱਤਾ ਜਾਏ, ਇਹਦਾ ਨਾਮ ਕਹਿੰਦੇ ਸਾਰੇ ਲੋਕਾਂ ਵਿੱਚ ਅਜਿੱਤਾ ਚੌਧਰੀ ਕਰਕੇ ਪ੍ਰਸਿੱਧ ਹੈ ਸੀ। ਮਹਿਮਾ ਪ੍ਰਭ ਅਵ ਲੋਕ ਕੈ, ਮਹਾਰਾਜ ਦੀ ਮਹਾਨ ਮਹਿਮਾ ਹੁਣ ਵੇਖ ਕੇ ਸਮਝਿਓ ਨਿਜ ਮਨ ਮਾਹਿ, ਅਜਿੱਤਾ ਚੌਧਰੀ ਆਪਣੇ ਮਨ ਵਿੱਚ ਸਮਝ ਗਿਆ ਵੀ ਗੁਰੂ ਨਾਨਕ ਸਾਹਿਬ ਤਾਂ ਮਹਾਨ ਤੋਂ ਮਹਾਨ ਹੈ। ਚੌਪਈ ਜਹਿ ਸੋਹਿਤ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਸਤਿਗੁਰੂ ਜੀ ਸਜ ਰਹੇ ਸੋ ਰਹੇ। ਗਮਨਿਓ ਤਿਨਕੇ ਤਬ ਹੈ ਸਮੀਪਾ, ਅਜਿੱਤਾ ਚੌਧਰੀ ਉੱਤੇ ਮਹਾਰਾਜ ਨੇ ਨੇੜੇ ਚਲਿਆ ਗਿਆ, ਪਾਸ ਚਲਿਆ ਗਿਆ। ਹੋਇ ਕਰ ਦੀਨ ਪ੍ਰੇਮ ਉਰ ਭਰ ਕੈ, ਦੇ ਵਿੱਚ ਪ੍ਰੇਮ ਨਾਲ ਭਰਿਆ ਬਹੁਤ ਨਿਮਰਤਾ ਸਹਿਤ ਆਇ ਨਿਮਾਣਾ ਹੋ ਕੇ, ਰਹਿਓ ਚਰਨ ਕਵਲਨ ਸਿਰ ਧਰ ਕੈ, ਮਹਾਰਾਜ ਦੇ ਚਰਨਾ ਕਮਲਾਂ ਉੱਪਰ ਸੀਸ ਰੱਖ ਕੇ ਟਿਕਿਆ ਰਿਹਾ ਹੈ। ਬਹੁਰ ਨ ਉਪਰ ਸੀਸ ਉਠਾਵਾ, ਕੇ ਆਪਣਾ ਜਿਹੜਾ ਸੀਸ ਹੈ ਮਹਾਰਾਜ ਦੇ ਚਰਨਾਂ ਤੋਂ ਇਹਨੇ ਚੁੱਕਿਆ ਹੀ ਨਹੀਂ। ਸ੍ਰੀ ਨਾਨਕ ਜੀ ਕਛ ਨਾ ਅਲਾਵਾ, ਇੱਧਰ ਗੁਰੂ ਨਾਨਕ ਸਾਹਿਬ ਮੌਜ ਦੇ ਮਾਲਕ, ਚਰਨਾਂ ਤੇ ਪਿਆ ਹੋਇਆ ਨੂੰ ਦੇਖ ਕੇ ਕੁੱਝ ਨੀ ਮੁਖੋਂ ਕਿਹਾ ਹੈ। ਬੈਠ ਰਹੇ ਤੂਸ਼ਨ ਕੋ ਧਾਰੀ, ਜਗਤ ਦੇ ਮਾਲਕ ਮਹਾਰਾਜ ਚੁੱਪ ਧਾਰ ਕੇ ਬੈਠੇ ਰਹੇ। ਜੋ ਨਿਜ ਸੇਵਕ ਮੋਖ ਉਦਾਰੀ, ਬਾਲਾ ਜੀ ਕਹਿੰਦੇ ਜੀ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਿੱਚ ਬਹੁਤ ਖਸੀ ਦਾਤੇ ਸਤਿਗੁਰੂ। ਨਹੀਂ ਅਜਿੱਤੇ ਸੀਸ ਉਚਾਇਓ, ਇੱਧਰ ਭਾਈ ਜਿੱਤਾ ਚੌਧਰੀ ਨੇ ਵੀ ਮਹਾਰਾਜ ਦੇ ਚਰਨਾਂ ਤੋਂ ਸੀਸ ਚੁੱਕਿਆ ਹੀ ਨਹੀਂ। ਇਸ ਪ੍ਰਕਾਰ ਇੱਕ ਜਾਮ ਬਿਤਾਇਓ, ਇਸ ਤਰ੍ਹਾਂ ਚਰਨਾਂ ਤੇ ਸੀਸ ਰੱਖ ਕੇ ਇੱਕ ਪਹਿਰ ਬਤੀਤ ਕਰਤਾ, 3 ਘੰਟੇ ਲੰਘਾ ਦਿੱਤੇ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਏ, ਮਹਾਰਾਜ ਜਗਤ ਦੇ ਮਾਲਕ ਜਿੱਤੇ ਚੌਧਰੀ ਬੰਨੀ ਮੇਰ ਦੀ ਨਿਗਾਹ ਨਾਲ ਦੇਖ ਕੇ, ਮ੍ਰਿਦਲ ਮਧੁਰ ਮੁਖ ਗਿਰਾ ਅਲਾਈ, ਆਪਣੇ ਮੁਖ ਤੋਂ ਬਹੁਤ ਮਿੱਠੀ ਤੇ ਕੋਮਲ ਬਚਨ ਬਾਣੀ ਕਹੇ। ਅਬ ਉਠੀਏ ਕਰਤਾਰ ਪਿਆਰੇ, ਵੀ ਕਰਤਾਰ ਦੇ ਪਿਆਰੇ ਚੌਧਰੀ ਉੱਠ ਖੜੇ ਹੋਈਏ, ਆਪਣੇ ਮਨੋਰਥ ਕਰ ਹੋ ਉਚਾਰੇ, ਜਿੱਤੇ ਚੌਧਰੀ ਤੇਰੇ ਆਪਣੇ ਮਨ ਵਿੱਚ ਕੀ ਮਨੋਰਥ ਫੁਰਨਾ ਹੋ ਵੀ ਦੱਸ ਦੇ। ਨਿਜ ਹਾਥਨ ਸੋ ਤਬ ਜਗ ਨਾਥਾ, ਆਪਣੇ ਹੱਥਾਂ ਨਾਲ ਹੀ ਮਹਾਰਾਜ ਜੋ ਜਗ ਦੇ ਮਾਲਕ ਹਨ, ਬੈਠਾਰਿਓ ਉਠਾਏ ਤੇ ਮਾਥਾ, ਮੱਥਾ ਜਾਂ ਤਾਂ ਨੂੰ ਚੁੱਕ ਕੇ ਤੇ ਚੌਧਰੀ ਨੂੰ ਬਿਠਾ ਲਿਆ। ਹੱਥ ਜੋੜ ਕੇ ਬੇਨਤੀ ਭਾਖੀ, ਉਸ ਵੇਲੇ ਜਿੱਤੇ ਚੌਧਰੀ ਨੇ ਹੱਥ ਜੋੜ ਕੇ ਬੇਨਤੀ ਪੂਰਕ ਬਚਨ ਕਹੇ, ਰਾਵਰ ਹੋ ਸਭ ਘੱਟ ਕੇ ਸਾਖੀ, ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ, ਤੁਮ ਸਭ ਜਾਣ ਹੋ ਅੰਤਰ ਜਾਮੀ, ਤੁਸੀਂ ਅੰਤਰ ਜਾਮੀ ਹੈ ਸਭ ਕੁਛ ਜਾਣਦੇ ਹੀ ਹੋ, ਕਿਉਂ ਬਨ ਹੈ ਮਮ ਕਹਿਨੋ ਸਵਾਮੀ, ਇਸ ਕਰਕੇ ਹੇ ਸਵਾਮੀ ਗੁਰੂ ਨਾਨਕ ਆਪ ਜੀ ਦੇ ਅੱਗੇ ਮੇਰਾ ਭਲਾ ਕਿਵੇਂ ਕਹਿਣਾ ਬਣਦਾ ਹੈ। ਜੋ ਨਹ ਜਾਣ ਤਾਂ ਹੈ ਅਗਾਰੀ, ਮਹਾਰਾਜ ਜੇ ਕੋਈ ਨਾ ਜਾਣਦਾ ਹੋਵੇ ਦਿਲ ਦੀ ਫਿਰ ਤਾਂ ਉਸਦੇ ਅੱਗੇ ਕਰ ਆਪਣੀ ਬ੍ਰਿਥਾ ਉਚਾਰੀ, ਉਹਦੇ ਅੱਗੇ ਆਪਣੀ ਜਿਹੜੀ ਕੋਈ ਹਾਲਤ ਹੈ ਪੀੜਾ ਉਚਾਰਨ ਕਰੇ ਜਿਹੜਾ ਨਾ ਜਾਣਦਾ ਹੋ। ਸਰਬਗਨ ਢਿਗ ਤੂਸ਼ਨ ਨੀਕੀ, ਇਸ ਕਰਕੇ ਮਹਾਰਾਜ ਤੁਹਾਡੇ ਵਰਗੇ ਸਭ ਕੁਝ ਜਾਣਨ ਵਾਲੇ ਉਹਨਾਂ ਦੇ ਕੋਲ ਤਾਂ ਜਿਹੜਾ ਚੁੱਪ ਕਰਨਾ ਇਹੀ ਠੀਕ ਹੁੰਦਾ ਹੈ। ਕਰ ਹੈ ਭਲੇਰੀ ਭਾਵਤ ਜੀ ਕੀ, ਕਿਉਂਕਿ ਜਿਹੜੇ ਮਹਾਨ ਹੁੰਦੇ ਹੈ ਸਰਬਾਗ, ਜਿਵੇਂ ਦਿਲ ਨੂੰ ਭਾਉਂਦੀ ਚੰਗੀ ਭਾਉਂਦੀ, ਉਸ ਤਰ੍ਹਾਂ ਭਲੀ ਗੱਲ ਕਰਦੇ ਹੁੰਦੇ ਆਪਣੇ ਪਿਆਰੇ ਲਈ। ਸੁਣਤ ਪ੍ਰਸਿੱਧੇ ਹਿਰਦੇ ਗੁਸਾਈ, ਸ਼ਰਧਾ ਦੇ ਵਚਨ ਸੁਣ ਕੇ ਮਹਾਰਾ ਆਪਣੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਗਏ। ਕਰਨ ਕਰਤਾਰਥ ਗਿਰਾ ਅਲਾਈ, ਇਹਨੂੰ ਕਹਿੰਦੇ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਨੇ ਵਚਨ ਕਿਹਾ, ਬੰਧਨ ਕਰ ਕਰਤਾਰ ਅਗਾਰੀ, ਕਹਿੰਦੇ ਲੈ ਵੀ ਜਿੱਤੇ ਚੌਧਰੀ ਕਰਤਾਰ ਦੇ ਅੱਗੇ ਕਹਿੰਦੇ ਮੱਥਾ ਟੇਕ, ਪੂਜਹ ਮਨ ਕਾਮਨਾ ਤੁਮਾਰੀ। ਇਸ ਕਰਕੇ ਵੀ ਕਰਤਾਰ ਤੇਰੇ ਮਨ ਦੀ ਕਾਮਨਾ ਪੂਰੀ ਕਰ ਦੇ। ਸੁਣ ਕੇ ਬਹੁਰ ਚਰਨ ਲਪਟਾਇਓ, ਸੁਣ ਕੇ ਫਿਰ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਹੈ। ਤਤ ਛਿਨ ਗਿਆਨ ਹਿਰਦੈ ਹੋਏ ਆਇਓ, ਸੇਵੜੇ ਹਿਰਦੇ ਵਿੱਚ ਅਪਰੋਕਸ਼ ਗਿਆਨ ਹੋਏ ਆਇਆ ਹੈ। ਸ਼ਕਤ ਵਿਸਾਲ ਭਈ ਸਭ ਭਾਂਤੀ, ਹਰ ਤਰ੍ਹਾਂ ਦੀ ਜਿਹੜੀ ਮਹਾਨ ਸ਼ਕਤੀ ਹੋ ਗਈ ਇਹਨੂੰ ਆਪ ਪ੍ਰਾਪਤ ਹੋਈ। ਪਾਈ ਇੱਕ ਬਾਰ ਜਨ ਥਾਤੀ, ਇੱਕ ਬਹੁਤ ਮੋਹਰਾ ਸੋਨੇ ਦੀ ਥੈਲੀ ਕਿਸੇ ਨੇ ਪਾ ਲਈ, ਉਹ ਮਹਾਨ ਸ਼ਕਤੀ ਇੱਕੋ ਵਾਰੀ ਇਹਨੇ ਪ੍ਰਾਪਤ ਕਰ ਲਈ ਮੇਰ ਦੀ ਨਿਗਾਹ ਕਰਕੇ। ਸੇਵਾ ਕਰਨ ਲੱਗਿਓ ਯੁੱਤ ਪ੍ਰੀਤੀ, ਫਿਰ ਤਾਏ ਜਿੱਤਾ ਚੌਧਰੀ ਬੜੀ ਪ੍ਰੀਤੀ ਸਹਿਤ ਸੇਵਾ ਕਰਨ ਲਈ ਡਟ ਗਿਆ, ਲੱਗ ਗਿਆ। ਬੇਮੁਖਤਾ ਸਗਰੀ ਉਰ ਬੀਤੀ, ਦੇਵ ਜਿਹੜਾ ਮਾੜਾ ਮੋਟਾ ਬੇਮੁਖਪਣਾ ਸੀ ਸਭ ਖਤਮ ਹੋ ਗਿਆ, ਬੀਤ ਗਿਆ, ਚਲਿਆ ਗਿਆ। ਕਿਤਕ ਦਿਵਸ ਇਸ ਭਾਂਤ ਬਿਤਾਏ, ਇਸ ਤਰ੍ਹਾਂ ਜਿੱਤੇ ਚੌਧਰੀ ਨੇ ਬ੍ਰਹਮ ਗਿਆਨ ਪ੍ਰਾਪਤ ਕਰਕੇ ਕੁਝ ਕੁ ਦਿਨ ਹੋਰ ਬਤੀਤ ਕੀਤੇ। ਸਿੱਖੀ ਮਗਮਹਿ ਬਹੁ ਨਰ ਪਾਏ, ਇਧਰ ਮਹਾਰਾਜ ਨੇ ਇੱਥੇ ਰਹਿ ਕੇ ਬਹੁਤੇ ਜਿਹੜੇ ਟਾਲਾ ਵਾਸੀ ਲੋਕ ਸਿੱਖੀ ਦੇ ਪੰਥ ਸਿੱਖੀ ਦੇ ਰਸਤੇ ਪਾ ਦਿੱਤੇ। ਇੱਕ ਦਿਨ ਸਾਸ ਸਸੁਰ ਗੁਰ ਕੇਰੇ, ਇੱਕ ਦਿਨ ਦੀ ਗੱਲ ਹੈ, ਫੇਰ ਕਹਿੰਦੇ ਮਹਾਰਾਜ ਦੀ ਸੱਸ ਤੇ ਮਹਾਰਾਜ ਦਾ ਜਿਹੜਾ ਸਹੁਰਾ ਹੈ ਆਏ, ਨਿਕਟ ਕ੍ਰੋਧ ਕੇ ਪ੍ਰੇਰੇ, ਕਹਿੰਦੇ ਕ੍ਰੋਧ ਨਾਲ ਭਰੇ, ਕ੍ਰੋਧ ਨੇ ਪ੍ਰੇਰੇ ਹੋਏ ਆਏ ਨੇੜੇ ਫਿਰੇ। ਸੰਗ ਸੁਲੱਖਣੀ ਚੱਲ ਕਰ ਆਈ, ਇਹਨਾਂ ਦੀ ਜਿਹੜੀ ਸੁਪੁੱਤਰੀ ਸੁਲੱਖਣੀ ਉਹ ਵੀ ਮਾਂ ਪਿਓ ਦੇ ਨਾਲ ਹੀ ਚੱਲ ਕੇ ਆਈ। ਪਾਸ ਬੈਠ ਕਰ ਸਾਸ ਅਲਾਈ, ਹਾਂ ਜਦੋਂ ਮਹਾਰਾਜ ਦੇ ਕੋਲ ਆ ਬੈਠੇ ਹੈ ਤੇ ਸੱਸ ਚੰਦੋ ਰਾਣੀ ਨੇ ਫਿਰ ਕਿਹਾ, ਸੁਣ ਤੂੰ ਰਹੇ ਹੋ ਖੁਰਾਹੀ, ਵੇ ਨਾਨਕਾ ਤੂੰ ਕਹਿੰਦੇ ਕੁੱਠੇ ਰਸਤੇ ਚੱਲਣ ਵਾਲਾ ਹੀ ਰਿਹਾ, ਸਦਾ ਹਵਾਰੀ ਛਾਤੀ ਦਾਹੀ, ਉਦੋਂ ਤੋਂ ਤੈਨੂੰ ਪੁੱਤਰੀ ਵਿਆਹੀ ਉਦੋਂ ਤੋਂ ਤੂੰ ਸਾਡੀ ਛਾਤੀ ਸਾੜਦਾ ਰਿਹਾ ਹੈ। ਪੁੱਤਰਨ ਬਨਤਾ ਤਜ ਪਰਵਾਰਾ, ਦੇਖ ਲਾ ਆਪਣੀ ਘਰਵਾਲੀ ਵੀ ਛੱਡਤੀ, ਆਪਣੇ ਪੁੱਤਰ ਵੀ ਛੱਡ ਦਿੱਤੇ ਤੈ ਨੇ। ਫਿਰ ਉਹ ਪ੍ਰਦੇਸ਼ਨ ਦੁਆਰਨ ਦੁਆਰਾ, ਕਹਿੰਦੇ ਪ੍ਰਦੇਸ਼ਾਂ ਵਿੱਚ ਦਰ ਦਰ ਵਿੱਚ ਤੂੰ ਫਿਰਦਾ ਰਿਹਾ ਹੈ। ਕੋ ਕਾਰਜ ਤੈ ਹਾਸਲ ਕੀਨਾ, ਸਵੇਰੇ ਜਵਾਈ ਗੁਰੂ ਨਾਨਕ ਸਾਧ ਬਣ ਕੇ ਘਰ ਛੱਡ ਕੇ ਕਿਹੜਾ ਕੰਮ ਵਿੱਚ ਤੂੰ ਲਾਭ ਪ੍ਰਾਪਤ ਕੀਤਾ ਹੈ। ਆਪਣੋ ਦਰਬ ਲੁਟਾਏ ਸੁਦੀਨਾ, ਕਹਿੰਦੇ ਸੁਲਤਾਨਪੁਰ ਵਿੱਚ ਮੋਦੀ ਖਾਮਨੇ ਕੰਮ ਕਰਦਾ ਤੈਨੂੰ ਲਾਭ ਹੁੰਦਾ ਸੀ ਧੰਦਾ, ਉਹ ਵੀ ਉੱਥੇ ਤੂੰ ਐਵੇਂ ਲੁਟਾ ਪਟਾ ਦਿੱਤਾ। ਜਗ ਕੀ ਲਾਜ ਤਜੀ ਇੱਕ ਵਾਰੀ, ਇੱਕੋ ਵਾਰੀ ਕਹਿੰਦੇ ਸੰਸਾਰ ਤੂੰ ਲਜਿਆ ਸ਼ਰਮ ਵੀ ਲਾਤੀ ਛੱਡਦੀ। ਹਮਕੋ ਸਭ ਮਹਿਕੀਨ ਖੁਆਰੀ, ਤੂੰ ਕਹਿੰਦੇ ਸਾਰਿਆਂ ਨੂੰ ਲੋਕਾਂ ਵਿੱਚ ਤੂੰ ਖਜਲ ਖੁਆਰ ਕਰਤਾ। ਨਰਕ ਹੈ ਅਮਕੇ ਕੋ ਜੁਜ ਮਾਤਾ, ਬਟਾਲੇ ਸ਼ਹਿਰ ਦੇ ਲੋਕ ਕਹਿੰਦੇ ਫਲਾਨੇ ਦਾ ਵੀ ਜਿਹੜਾ ਗੁਰੂ ਨਾਨਕ ਜੁਆਈ ਸੀ, ਭਯੋ ਫਕੀਰ ਤਜੇ ਤੀਅ ਤਾਤਾ, ਘਰਵਾਲੀ ਛੱਡਤੀ ਨਾਲੇ ਪੁੱਤਰ ਛੱਡਤੇ, ਉਹ ਤਾਂ ਤਿਆਗੀ ਸਾਧ ਬਣ ਗਿਆ। ਸ੍ਰੀ ਨਾਨਕ ਤੂਸ਼ਣ ਹੋਇਆ ਵੈਸੇ, ਗੁਰੂ ਮਹਾਰਾਜ ਜੀ ਚੁੱਪ ਚਾਪ ਹੀ ਬੈਠੇ ਰਹੇ ਵੀ ਇਹ ਮੂਰਖ ਨਾਲ ਕੀ ਮੱਥਾ ਮਾਰ। ਸਨਮੁਖ ਬਚਨ ਭਨਿਓ ਨਹਿ ਕੈਸੇ, ਸਾਹਮਣੇ ਦੇ ਸੱਸ ਦੇ ਬਚਨ ਨੀ ਕਹਿ ਵੀ ਇਹ ਤਾਂ ਕਲਹਿਣੀ ਹੈ। ਸੁਣੀ ਜਿੱਥੇ ਜਸ ਅਸ ਗਾਥਾ, ਜਿੱਥੇ ਚੌਧਰੀ ਨੇ ਇਸ ਤਰ੍ਹਾਂ ਦੀ ਕਥਾ ਸੁਣੀ ਵੀ ਚੰਦੋ ਰਾਣੀ ਗਈ ਹੋਈ ਕਮਲੀ, ਮੂਲਾ ਲੜਤ ਗੁਰੂ ਕੇ ਸਾਥਾ, ਸੁਣਿਆ ਵੀ ਸਹੁਰਾ ਮੂਲਾ ਵੀ ਮਹਾਰਾਜ ਨਾਲ ਲੜੀ ਫੜੀ ਜਾ ਰਹੀ, ਦੌੜਿਓ ਘਰ ਤੇ ਤੂਰਨ ਆਵਾ, ਦੌੜ ਕੇ ਘਰ ਤੋਂ ਬੜੀ ਛੇਤੀ ਆਇਆ ਹੈ। 300 ਅਸਬਿਦ ਬਚਨ ਅਲਾਵਾ, ਚੰਦੋ ਰਾਣੀ ਤੇ ਮੂਲੇ ਨੇ ਉਹ ਬਚਨ ਕਿਹਾ ਇਸਨੇ, ਉੱਚੇ ਕਹਿ ਕਿਉਂ ਸੀਸ ਖਪਾਵਤ, ਚੰਦੋ ਰਾਣੀ ਉੱਚੀ ਉੱਚੀ ਬੋਲ ਕੇ ਕਿਉਂ ਸਿਰ ਖਪਾਉਣੀ ਤੂੰ, ਕਿਉਂ ਤੁਮ ਦੁਖੀ ਹੋਏ ਪਛਤਾਵਤ, ਐਵੇਂ ਦੁਖੀ ਹੋ ਕੇ ਪਛੋਤਾਵਾ ਕਰਦੀ ਹੈ ਤੂੰ। ਮਹਾਂਪੁਰਖ ਉਰ ਮਤੋ ਉਚੇਰਾ, ਤੇਰੇ ਜਿਹੜੇ ਜਵਾਈਏ ਤਾਂ ਮਹਾਂਪੁਰਖ ਹੈ, ਇਹਨਾਂ ਦਾ ਜਿਹੜਾ ਮਤਾ ਹੈ ਬਹੁਤ ਉੱਚਾ ਮਹਾਨ ਹੈ। ਭੇਦ ਨ ਜਾਣ ਸਕੋ ਇਨ ਕੇਰਾ, ਦੋਵੇਂ ਜੀ ਇਹਨਾਂ ਦੇ ਅੰਦਰਲਾ ਭੇਦ ਨੀ ਜਾਣ ਸਕਦੇ ਤੁਸੀਂ ਅਗਿਆਨੀ ਮੂਰਖ ਲੋਕ, ਬਿਨਾਂ ਹੇਤ ਤੇ ਆਨ ਅਕਾਵਤ, ਬਿਨਾਂ ਕਿਸੇ ਕਾਰਨ ਤੋਂ ਤੁਸੀਂ ਆ ਕੇ ਇਹਨਾਂ ਨੂੰ ਐਵੇਂ ਇਕਾਈ ਜਾਂਦੇ ਤੰਗ ਕਰੀ ਜਾਂਦੇ ਹੋ। ਇਹ ਨਹਿ ਤੁਮਕੋ ਕਛੂ ਦੁਖਾਵਤ, ਦੇਖੋ ਇਹ ਤੁਹਾਨੂੰ ਕੋਈ ਦੁਖਦਾਈ ਗੱਲ ਨੀ ਕਰਦੇ, ਕੁਝ ਨੀ ਕਹਿੰਦੇ, ਚੁੱਪ ਚੁਪਾਤੇ ਬੈਠੇ ਤੁਸੀਂ ਪੁੱਠਾ ਬੋਲੀ ਜਾਂਦੇ। ਨਹੀਂ ਬਿਗਾਰਤ ਕਾਰਜ ਰਾਈ, ਦੇਖ ਲੋ ਕਹਿੰਦੇ ਤੁਹਾਡਾ ਕੋਈ ਇਹਨਾਂ ਨੇ ਰਾਈ ਨਹੀਂ, ਜਿੰਨਾ ਕੰਮ ਤਾਂ ਵਿਗਾੜਿਆ ਨਹੀਂ। ਕਛੂ ਨ ਜਾਚਤ ਤੁਮ ਢਿੱਗ ਜਾਈ। ਹਾਂ, ਤੁਹਾਡੇ ਕੋਲ ਜਾ ਕੇ ਥੋੜਾ ਬਹੁਤਾ ਕੁਝ ਮੰਗਦੇ ਨਾ ਤਾਂ ਨੀ ਵੀ ਮੈਂ ਤੁਹਾਡਾ ਜਵਾਈ, ਮੈਨੂੰ ਆ ਦਿਓ ਆ ਦਿਓ। ਕਹੋ ਕਠੋਰ ਗਿਰਾ ਦੁਖਦਾਈ। ਫਿਰ ਵੀ ਤੁਸੀਂ ਕਹਿੰਦੇ ਬੜੇ ਦੁੱਖ ਦੇਣ ਵਾਲੀ ਬਾਣੀ, ਕਰੜੇ ਲਫ਼ਜ਼ ਕਹਿੰਦੇ ਇਹਨਾਂ ਨੂੰ। ਨਾਹ ਕਰੋਸ ਕਰਹੋ ਅਕਲਾਈ। ਬਿਨਾਂ ਕਿਸੇ ਕਾਰ ਤੋਂ ਐਵੇਂ ਨਾ ਤੇ ਗੁੱਸਾ ਕਰੀ ਜਾਂਦੇ ਆ ਤੁਸੀਂ। ਭਇਓ ਫਕੀਰ ਬਿਰਕਤ ਮਨ ਮਾਹੀ। ਕਹਿੰਦੇ ਮਨ ਕਰਕੇ ਤਿਆਗੀ ਹੋਣ ਕਰਕੇ ਫਕੀਰ ਹੋ ਗਏ, ਸਾਧੂ ਹੋ ਗਏ। ਅਬ ਤੁਮ ਕਾਜ ਰਹਿਓ ਕੋ ਨਾਹੀ। ਹੁਣ ਤੁਹਾਡੇ ਨਾਲ ਤਾਂ ਇਹਨਾਂ ਦਾ ਕੋਈ ਕੰਮ ਕਾਜ ਵਾਹ ਵਾਸਤਾ ਨਹੀਂ ਨਾ ਰਿਹਾ ਹੈ। ਕਰ ਸੰਤੋਖ ਸਦਨ ਨਿਜ ਬੈਸਾ ਹੋ। ਦੋਵੇਂ ਜੀ ਸੰਤੋਖ ਮਨ ਵੀ ਧਾਰ ਕੇ ਆਪਣੇ ਘਰੇ ਬੈਠੋ। ਮੁਖ ਤੇ ਬਚਨ ਕਹੋ ਨਹਿ ਕੈਸਾ ਹੋ। ਇੱਥੇ ਆ ਕੇ ਮੁਖੋਂ ਇਹੋ ਜਿਹੇ ਲਫ਼ਜ਼ ਪੁੱਠੇ ਸਿੱਧੇ ਬੋਲਦਿਆਂ ਕੋਈ ਨਾ ਕਿਹਾ ਕਰੋ। ਬੋਲਿਓ ਮੂਲਾ ਤੁਮ ਹੋ ਸਿਆਣੇ। ਚੰਦੋ ਰਾਣੀ ਤਾਂ ਜਿੱਤੇ ਤੋਂ ਸੁਣ ਕੇ ਚੰਦ ਬਣੂ ਹੋ ਗਈ ਹੈ ਤੇ ਫਿਰ ਮੂਲਾ ਬੋਲਿਆ। ਸੁਣਹੋ ਚੌਧਰੀ ਸਭ ਬਿਦ ਜਾਣੇ। ਚੌਧਰੀ ਜੀ ਤੁਸੀਂ ਸਿਆਣੇ ਹੋ, ਸਭ ਤਰ੍ਹਾਂ ਕਰਕੇ ਜੋ ਜਾਣਦੇ ਹੋ। ਪ੍ਰਿਥਮੈ ਇਸ ਢਿੱਗ ਦਰਬ ਘਨੇਰਾ। ਜਦੋਂ ਇਹ ਸੁਲਤਾਨਪੁਰ ਰਹਿੰਦੇ, ਮੋਦੀ ਖਾਨੇ ਦਾ ਕੰਮ ਕਰਦੇ, ਸੁਸੜੇ ਇਹਨਾਂ ਕੋਲ ਬਹੁਤ ਮਾਇਆ ਹੈ ਸੀ। ਤਯੋ ਲੁਟਾਏ ਸਰਬ ਬਿਨ ਦੇਰਾ। ਇਹਨਾਂ ਕਹਿੰਦੇ ਲਾਭ ਹੋਇਆ ਸਾਰਾ, ਕਹਿੰਦੇ ਤਨ ਇਹਨਾਂ ਨੂੰ ਬਿਨਾਂ ਦੇਰ ਤੋਂ ਲੁਟਾ ਪਟਾ ਤਾ ਗਰੀਬਾਂ ਨੂੰ। ਇਤਨੀ ਗੁਨੀ ਨ ਨਿਜ ਮਨ ਮਾਹੀ। ਕੋਈ ਸਾਡੇ ਜੋ ਆਈ ਗੁਰੂ ਨਾਨਕ ਨੇ ਇੰਨੀ ਗੱਲ ਨਾ ਆਪਣੇ ਮਨ ਵਿੱਚ ਸੋਚੀ ਵਿਚਾਰੀ। ਸੁਤ ਬਨਤਾ ਕਿਹੇ ਥਲ ਤੇ ਖਾਹੀ। ਮੇਰੇ ਪੁੱਤਰ ਹਨ, ਮੇਰੀ ਪਤਨੀ ਹੈਗੀ ਏ, ਕਿਸ ਥਾਂ ਤੋਂ ਵਿਚਾਰੇ ਖਾਣਗੇ। ਸਭ ਵਿਵਹਾਰ ਦਰਬ ਤੇ ਹੋਈ। ਤੁਸੀਂ ਜਾਣਦੇ ਚੌਧਰੀ, ਜੇ ਧਨ ਕੋਲੇ ਹੋਵੇ ਸਾਰੇ ਕੰਮ ਤਾਂ ਧਨ ਕਰਕੇ ਹੀ ਹੁੰਦੇ ਹਨ। ਸੋ ਇਨ ਦੀਨ ਅਕਾਰਥ ਖੋਈ। ਉਹ ਜਿਹੜਾ ਧਨ ਇਹਨਾਂ ਨੂੰ ਮਿਲਿਆ ਸੀ ਮੋਦੀ ਖਾਨੇ ਵਿੱਚੋਂ ਹਿਸਾਬ ਕਿਤਾਬ ਕਰਨ, ਕਿਉਂ ਇਹ ਨਹੀਂ ਗੁਆਤਾ ਇਹਨਾਂ ਨੇ। ਬਹਰੋ ਤਜੀ ਜਗਤ ਕੀ ਲਾਜਾ। ਫਿਰ ਕਹਿੰਦੇ ਦੂਜੀ ਵਾਲੀ ਗੱਲ ਇਹ ਕੀਤੀ ਹੈ, ਸੰਸਾਰ ਦੇ ਲੋਕਾਂ ਦੀ ਸ਼ਰਮ ਹੀ ਛੱਡਤੀ। ਬੇਖ ਫਕੀਰੀ ਤਨ ਮੈਂ ਸਾਜਾ। ਮੈਂ ਸਰੀਰ ਤੇ ਕਹਿੰਦੇ ਫਕੀਰਾਂ ਵਾਲਾ ਸਰੀਰ ਭੇਖ ਸਾਜ ਲਿਆ, ਕੱਪੜੇ ਪਾ ਲੇ ਭਗਵੇਂ। ਪਰ ਦੇਸਨ ਗਮਨਿਓ ਬਹੁ ਕਾਲਾ। ਫਿਰ ਦੇਖ ਲੋ ਸਾਧੂ ਬਣ ਕੇ ਬਹੁਤ ਸਮੇਂ ਤੋਂ ਬਾਹਰਲੇ ਦੇਸਾਂ ਵਿੱਚ ਹੀ ਚੱਲਦਾ ਰਿਹਾ। ਅਬ ਆਇਓ ਨਿਜ ਤਜਤ ਨਾ ਚਾਲਾ। ਕਹਿੰਦੇ ਹੁਣ ਇੱਥੇ ਆ ਗਿਆ ਬਟਾਲੇ, ਹੁਣ ਵੀ ਆਪਣੀ ਜਿਹੜੀ ਰੀਤੀ ਉਹਨੂੰ ਛੱਡਦਾ ਨੀ, ਕੱਪੜੇ ਨੀ ਲਾਉਂਦਾ ਸਾਧਾ ਵਾਲੇ। ਬੈਠ ਸਮੀਪ ਦਹਿਤ ਨਿਜ ਛਾਤੀ। ਕਦੇ ਕੋਲ ਬਹਿ ਕੇ ਸਾਡੀ ਸਾੜੀ ਮਚਾਉਂਦਾ ਹੈ। ਇਸ ਕੀ ਚਿੰਤ ਹਮ ਹੈ ਦਿਨ ਰਾਤੀ। ਇਸ ਗੁਰੂ ਨਾਨਕ ਗਵਾਈ ਦੀ ਸਾਨੂੰ ਦਿਨੇ ਰਾਤ ਚਿੰਤਾ ਬਣੀ ਰਹਿੰਦੀ। ਜੇ ਸ਼ਰੀਕ ਸਭ ਹੱਸੀ ਉਚਾਰੈ। ਸਾਡੇ ਸ਼ਰੀਕ ਹੈ ਉਹ ਸਾਰੇ ਕਹਿੰਦੇ ਤਾੜੀਆਂ ਮਾਰ ਕੇ ਹੱਸੀ ਕਰਦੇ ਆ ਵੀ ਵੇਖ ਲਓ ਆ ਫਿਰਦਾ। ਸ਼ੰਕ ਵਿਚਾਰ ਹੈ ਨਾਨਕ ਜਵਾਈ, ਕਿਸੇ ਦੀ ਮਾੜੀ ਮੋਟੀ ਸ਼ੰਕਾ ਹੀ ਨੀ ਵਿਚਾਰਦਾ ਸੋਚਦਾ ਹੈ। ਬਹੁਰ ਅਜਿੱਤਾ ਬੋਲਿਓ ਬਾਨੀ। ਮੂਲੇ ਤੋਂ ਇਹੋ ਜਿਹਾ ਸੁਣ ਕੇ ਫਿਰ ਅਜਿੱਤਾ ਚੌਧਰੀ ਭੁੱਖੋ ਬਚਨ ਬਾਣੀ ਬੋਲਿਆ। ਸੁਣੋ ਚਚਾ ਤੁਮ ਕਹਿਤ ਸਿਆਣੇ। ਕਹਿੰਦੇ ਮੂਲ ਚੰਦ ਚਾਚੇ ਤੂੰ ਸਿਆਣਾ, ਸੁਣ ਲਾ ਮੇਰੀ ਗੱਲ। ਜੋ ਪਰੰਤ ਹੋਵੇ ਸੰਸਾਰੀ। ਵੀ ਜਿਹੜਾ ਸਾਡੇ ਵਰਗਾ ਸੰਸਾਰੀ ਹੋਵੇ ਨਾ, ਗ੍ਰਿਸਤੀ ਹੋਵੇ। ਤਿਸ ਕੋ ਚਹਿਤ ਸੋ ਅਸ ਵਿਵਹਾਰੀ। ਉਹਨੂੰ ਤਾਂ ਇਹੋ ਜਿਹੇ ਵਿਵਹਾਰ ਕਰਨੇ ਚਾਹੀਦੇ ਹੈ, ਉਹ ਤਾਂ ਵੀ ਉਹ ਕਰੇ ਤੋ ਜਿਵੇਂ ਤੂੰ ਕਹਿਣਾ ਹੈ। ਇਨਕੋ ਸੁਪਨੇ ਮੋਹ ਨ ਆਵੇ। ਇਹ ਹੁਣ ਸਾਧੂ ਬਣ ਗਏ, ਇਹਨਾਂ ਨੂੰ ਤਾਂ ਕੋਈ ਪੁੱਤਰ ਨਾ ਪਤਨੀ ਦਾ ਮੋਹ ਪਿਆਰ ਆਉਂਦਾ ਹੀ ਨਹੀਂ। ਰਹਿ ਤੋ ਆਪ ਤਸ ਜਸ ਮਨ ਭਾਵੇ। ਜਿਸ ਤਰ੍ਹਾਂ ਇਹਨਾਂ ਦੇ ਮਨ ਨੂੰ ਪਾਉਂਦਾ ਚੰਗਾ ਲੱਗਦਾ, ਉਸ ਤਰ੍ਹਾਂ ਆਪਣੀ ਮੌਜ ਵਿੱਚ ਰਹਿੰਦੇ ਹੈ। ਇਸ ਕੇ ਆਗੇ ਤੂਸ਼ਨ ਠਾਨਾ ਹੋ। ਕਰਕੇ ਗੁਰੂ ਨਾਨਕ ਦੇ ਅੱਗੇ ਤਾਂ ਤੂੰ ਚੁੱਪ ਕਰਕੇ ਰਿਹਾ ਕਰ। ਇਸ ਬਿਦ ਆਪਣਾ ਭਲਾ ਪਛਾਣ। ਇਹਦੇ ਵਿੱਚ ਮੂਰ ਚੰਦ ਤੂੰ ਆਪਣਾ ਭਲਾ ਪਛਾਣ, ਭਲਾ ਸਮਝ। ਮੂਲਾ ਕਹੇ ਨਹਾ ਅਬ ਕਹਾ। ਮੂਰ ਚੰਦ ਕਹਿੰਦਾ ਚੰਗਾ ਚੌਧਰੀ ਜੀ, ਤੁਹਾਡੇ ਮਗਰ ਲੱਗ ਕੇ ਮੈਂ ਨੀ ਹੁਣ ਕੁਝ ਕਹਿੰਦਾ। ਨਿਜ ਪਰਿਵਾਰ ਸੰਭਾਰੈ ਚਾਹੋ। ਪਰ ਇੰਨੀ ਗੱਲ ਜ਼ਰੂਰ ਚਾਹੁੰਦਾ ਵੀ ਆਪਣੇ ਪੁੱਤਰ ਧੀਆਂ ਨੂੰ ਪਤਨੀ ਨੂੰ ਜ਼ਰੂਰ ਸੰਭਾਲ ਲੈਣੇ। ਸਭ ਕੋ ਖਰਚ ਪਰਿਓ ਜੋ ਘਰ ਮੇਰੇ ਤੇ ਸਾਰਿਆਂ ਦਾ ਜਿਹੜਾ ਖਰਚਾ ਮੇਰੇ ਗਲ ਪਿਆ ਹੋਇਆ ਹਿੰਨ ਸੁਧ ਲਈ ਨ ਕਬ ਮੁਰ ਹੇਰੇ ਕਹਿੰਦੇ ਨਾ ਮੁੜ ਕੇ ਨਾ ਦੇਖਿਆ ਬਾਰਾਂ ਸਾਲ ਤਾਂ ਨਾ ਆ ਕੇ ਖਬਰ ਸਾਰ ਲਈ ਹੈ ਵੀ ਤੁਹਾਨੂੰ ਕੋਈ ਰੋਟੀ ਪਾਣੀ ਮਿਲਦਾ ਕਿ ਨਹੀਂ ਮਿਲਦਾ ਸੂਦਾ ਹੋਏ ਨਾ ਇਹ ਮਾਮ ਭਾਖੇ ਆ ਦੇਖੋ ਮੇਰੇ ਕਿਹਾ ਹੋਇਆ ਫਿਰ ਵੀ ਅਜੇ ਸਿੱਧੇ ਨਹੀਂ ਠੀਕ ਨਹੀਂ ਹੋ ਰਹੇ ਨਿਤ ਟੇਢੇ ਮਾਰਗ ਪੱਗ ਰੱਖਾਂ ਚੌਧਰੀ ਹਮੇਸ਼ਾ ਪੁੱਠੇ ਟੇਢੇ ਰਸਤੇ ਹੀ ਆਪਣਾ ਪੈਰ ਰੱਖਦੇ ਪੁੱਠੇ ਪਾਸੇ ਚੱਲਦੇ ਦੋਹਰਾ ਸੁਣ ਮਹਿਤਾ ਸ੍ਰੀ ਚੰਦ ਪੁੰਨ ਸਵੇਰੇ ਇਸ ਤਰ੍ਹਾਂ ਕਹਿੰਦੇ ਚੌਧਰੀ ਨੇ ਕਿਹਾ ਹੈ ਜਿਹਨੇ ਵੀ ਉਹ ਮਹਿਤੇ ਮਹਿਤਾ ਸ੍ਰੀ ਚੰਦ ਪਟਵਾਰੀ ਸੁਣ ਲਾ ਗੁਰੂ ਚੰਦ ਦੂਜੋ ਲਖਮੀ ਦਾਸ ਸੁਣ ਮਹਿਤਾ ਸ੍ਰੀ ਚੰਦ ਪੁੰਨ ਪਹਿਲਾ ਪੜ ਪੰਗਤੀ ਦੋਹਰਾ ਸੁਣ ਮਹਿਤਾ ਸ੍ਰੀ ਚੰਦ ਪੁੰਨ ਇਸ ਤਰ੍ਹਾਂ ਸੁਣ ਕੇ ਕਹਿਣ ਲੱਗਿਆ ਵੀ ਜਿਹੜਾ ਸ੍ਰੀ ਚੰਦ ਹੈ ਦੂਜੋ ਲਖਮੀ ਦਾਸ ਦੂਸਰਾ ਕਹਿੰਦੇ ਜਿਹੜਾ ਇਹ ਲਖਮੀ ਚੰਦ ਦਾ ਭਰਾ ਤਰੁਣ ਬੈਸ ਤਿੰਨ ਕੀ ਭਈ ਦੇਖ ਲਾ ਮੂਲਿਆ ਇਹ ਦੋਹਾਂ ਭਰਾਵਾਂ ਦੀ ਜਿਹੜੀ ਵਸਤਾ ਉਹ ਜਵਾਨ ਹੋ ਗਈ ਹੈ ਤਕੜੇ ਵੱਡੇ ਹੋ ਗਏ ਖੱਟ ਹੈ ਆਪ ਧਨ ਰਾਸ ਹੁਣ ਇਹਨਾਂ ਨੇ ਕੋਈ ਕੰਮ ਚਲਾ ਲੈਣਾ ਬਹੁਤਾ ਧਨ ਖੱਟ ਲਿਆ ਕਨਖੇਟੇ ਨੂੰ ਲਿਆ ਦੇਈ ਜਾਇਆ ਕਰਨਗੇ ਚੌਪਈ ਤਿੰਨ ਕੀ ਮਾਤ ਬਾਕੀ ਇਹਨਾਂ ਦੀ ਜਿਹੜੀ ਮਾਤਾ ਸੁਲਖੀਰੀ ਹੈ ਉਹਨੂੰ ਮੈਂ ਆਪਣੀ ਭੈਣ ਦੇ ਸਮਾਨ ਵੇਖ ਰਿਹਾ ਹੋ ਕਰ ਹੋ ਤੇ ਸੇਵਕ ਨੇਰੀ ਚਲੋ ਕਹਿੰਦੇ ਉਹਦੀ ਜਿਹੜੀ ਸੇਵਾ ਹੈ ਖਾਣ ਪੀਣ ਦੀ ਮੈਂ ਕਰਕਰਾ ਲਿਆ ਕਰਾਂਗਾ ਪਠ ਹੋ ਸਦਨ ਮਮ ਬਿਲ ਮਨ ਲਾਵਾ ਇਸ ਕਰਕੇ ਵੀ ਜੇ ਤੂੰ ਕਹਿੰਦਾ ਵੀ ਮੇਰਾ ਇਹ ਟੱਬਰ ਮੇਰੇ ਗਲ ਪਿਆ ਕਹਿੰਦੇ ਮੇਰੇ ਘਰੇ ਭੇਜ ਦੇ ਸ੍ਰੀ ਚੰਦ ਲਖਮੀ ਤੇ ਆਪਣੀ ਲੜਕੀ ਨੂੰ ਮੈਂ ਇਹਨਾਂ ਦੀ ਸੇਵਾ ਕਰਕਰਾ ਦਿਆ ਕਰਾਂ ਕੱਛ ਨਹਿਰੇ ਦੇ ਸੰਦੇਹ ਉਠਾਵੋ ਹਰੇ ਚ ਕੋਈ ਸੰਸਾ ਨਾ ਉਠਾ ਕਿਉਂਕਿ ਮੈਂ ਪਿੰਡ ਦਾ ਚੌਧਰੀ ਹਾਂ ਬਥੇਰੇ ਇੱਥੇ ਖਾਈ ਪੀ ਜਾਂਦੇ ਹੋਰ ਜੇ ਇੱਥੇ ਦੋਏ ਖਾਈ ਜਾਣ ਤੇ ਕੀ ਹੁੰਦਾ ਹੈ ਮੂਲਾ ਕਹੇ ਨਾ ਇਉਂ ਬਨ ਆਵੇ ਮੂਲਾ ਕਹਿੰਦਾ ਵੀ ਮੈਂ ਵੀ ਪਟਵਾਰੀ ਇਸ ਤਰ੍ਹਾਂ ਗੱਲ ਤਾਂ ਫਿਰ ਚੰਗੀ ਨਹੀਂ ਬਣੇ ਉਹਦੀ ਹਮਰੀ ਨਿੰਦਾ ਜਗਤ ਅਲਾਵੇ ਹੁਣ ਤੁਹਾਡੇ ਘਰੇ ਮੇਰਾ ਪਰਿਵਾਰ ਚਲਿਆ ਗਿਆ ਮੇਰੀ ਲੜਕੀ ਮੇਰੇ ਉੱਤੇ ਚਲੇ ਗਏ ਤੇ ਸੰਸਾਰ ਦੇ ਲੋਕ ਤਾਂ ਮੇਰੀ ਭੰਡੀ ਕਰਨਗੇ ਨਿੰਦਿਆ ਕਰਨਗੇ ਆਪਣੀ ਤਨੀਆ ਹੇਤ ਆਹਾਰ ਕਹਿਣਗੇ ਵੀ ਆਪਣੀ ਜਿਹੜੀ ਲੜਕੀ ਸੀ ਉਹਦੇ ਵਾਸਤੇ ਜਿਹੜਾ ਕੋਈ ਭੋਜਨ ਹੈ ਪਰ ਘਰ ਪੱਠੀ ਕਹੇ ਸੰਸਾਰ ਸੰਸਾਰ ਦੇ ਲੋਕ ਕਹਿਣਗੇ ਦੁਕਾਨੇ ਘਰੇ ਨੇ ਆਪਣੀ ਲੜਕੀ ਭੇਜਤੀ ਸਿਰਫ ਦੋ ਰੋਟੀਆਂ ਪਿੱਛੇ ਕਹੇ ਅਜਿੱਤਾ ਜੇ ਅਸ ਜਾਣਾ ਚੌਧਰੀ ਜੀ ਕਹਿਣ ਲੱਗੇ ਉਹ ਪਟਵਾਰੀ ਆ ਜੇ ਤੂੰ ਇਉਂ ਸਮਝਦਾ ਜਾਣਦਾ ਹੈ ਨਿਜ ਮੁਖ ਤੇ ਤੂਸ਼ਣ ਇਮ ਠਾਨਾ ਫਿਰ ਕਹਿੰਦੇ ਸੋਚ ਕੇ ਮੁਖੋਂ ਚੁੱਪ ਕਰ ਜਾਓ ਨਾ ਫਿਰ ਬਿਆਕ ਬਕਤ ਕਿਆ ਇਨ ਆਗੇ ਜਾਏ ਬਖਾਨਿਓ ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਇਹ ਮਹਾਨ ਤੋਂ ਮਹਾਨ ਇਹਨਾਂ ਦੇ ਅੱਗੇ ਵੀ ਸਾਥੋਂ ਭਲਾ ਕੀ ਆਖਿਆ ਜਾ ਸਕਦਾ ਜਿਨ ਕੋ ਭੇਦ ਸੁਜਾਏ ਨ ਜਾਣਿਓ ਇਸ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਭੇਦ ਨਹੀਂ ਜਾਣ ਸਕੇ ਵੀ ਇਹ ਕੌਣ ਹਨ ਦੁੱਖ ਸੁੱਖ ਮਹਿ ਸਮਤਾ ਇਨ ਕੇਰੀ ਇਹਨਾਂ ਲਈ ਦੁੱਖ ਆ ਬਣੇ ਸੁੱਖ ਬਣੇ ਇੱਕ ਸਮਾਨ ਬਿਰਤੀ ਹੈ ਸਾਧੂ ਰੂਪ ਹੈ ਬਿਰਕਤ ਕਨੇਰੀ ਸਾਧੂ ਰੂਪ ਵਿੱਚ ਹਨ ਬੜੇ ਤਕੜੇ ਤਿਆਗੀ ਹਨ ਮੂਲਾ ਭੰਤ ਕਹੇ ਜਿਹ ਸਾਧੂ ਮੂਲਾ ਗਿਆਨੀ ਕਹਿੰਦਾ ਚੌਧਰੀ ਜੀ ਜਿਨ ਜਿਸ ਜੁਆਈ ਨੂੰ ਤੁਸੀਂ ਸਾਧੂ ਕਹੀ ਜਾਂਦੇ ਇਹ ਸਮ ਕੋ ਨਾ ਕਰੇ ਅਪਰਾਧੂ ਮੇਰੇ ਵਰਗੇ ਤਾਂ ਕੋਈ ਅਪਰਾਧ ਗੁਨਾਹ ਨਹੀਂ ਕਰਨ ਵਾਲਾ ਮੈਨੂੰ ਦਿਸ ਰਿਹਾ ਦੋਹਰਾ ਇਸ ਜੈਸਾ ਖੋਟਾ ਨਾ ਕੋ ਦੇਖ ਲਾ ਗਿਆਨੀ ਮੂਰਖਿਆਂ ਬਕਵਾਸ ਕਰ ਰਿਹਾ ਕਹਿੰਦਾ ਇਹਦੇ ਵਰਗਾ ਤਾਂ ਕਹਿੰਦੇ ਕੋਈ ਖੋਟਾ ਹੀ ਨਹੀਂ ਹੋਣਾ ਨਿਤ ਛਾਤੀ ਕੀ ਦਾ ਹਮੇਸ਼ਾ ਜਦੋਂ ਆਉਂਦਾ ਮੇਰੀ ਛਾਤੀ ਮਚਾਉਂਦਾ ਇਹ ਕੌਣ ਸੋ ਲੱਛਣ ਸਾਧ ਗੋ ਅਜਿਥਿਆ ਤੂੰ ਹੀ ਦੱਸ ਮੇਰੇ ਜਵਾਈ ਦੇ ਵਿੱਚ ਕਿਹੜੇ ਸਾਧ ਨਾਮ ਭਰਿਓ ਜਗ ਮਾਰ ਸੰਸਾਰ ਵਿੱਚ ਨਾਮ ਵੀ ਬੜੇ ਸਾਧੂ ਆ ਬੜੇ ਫਕੀਰ ਆ ਪਿਆ ਚੌਪਈ ਚੰਦੋ ਰਾਣੀ ਕਰਕੀ ਫੇਰ ਉੱਥੋਂ ਬਾਰ ਫੇਰ ਕਹਿੰਦੇ ਚੰਦੋ ਰਾਣੀ ਭੜਕ ਪਈ ਤਪਾ ਰਖਾਇਓ ਆਖੇ ਅਟੇਰ ਲੋਕਾਂ ਨੂੰ ਕਹਿ ਕੇ ਨਾ ਆਪਣਾ ਨੇ ਤਪਾ ਗੁਰੂ ਨਾਨਕ ਰਖਾ ਲਿਆ ਕਿਨੋ ਵਹਿਰ ਫਕੀਰੀ ਬੇਸਾ ਬਾਹਰਲਾ ਕਹਿੰਦੇ ਭਗਵੇਂ ਜੇ ਪਕੜੇ ਪਾ ਕੇ ਫਕੀਰਾਂ ਵਾਲਾ ਪੇਕ ਤਾਰ ਲਿਆ ਤੀਏ ਸੁੱਤ ਤੱਜ ਕੇ ਫਿਰੇ ਉਹ ਵਿਦੇਸ਼ਾ ਘਰ ਵਾਲੀ ਨੂੰ ਪੁੱਤਰਾਂ ਨੂੰ ਛੱਡ ਕੇ ਪ੍ਰਦੇਸ਼ਾਂ ਵਿੱਚ ਫਿਰਦਾ ਕਰ ਅਨਾਥ ਤਿੰਨ ਗਯੋ ਪਲਾਈ ਇਹਨਾਂ ਨੂੰ ਕਹਿੰਦੇ ਯਤੀਮ ਜੇ ਕਰਕੇ ਨਾ ਜਿਵੇਂ ਪਿਓ ਮਰ ਗਿਆ ਉਹਦੇ ਚਲਿਆ ਗਿਆ ਤਨ ਕਹਿੰਦਾ ਮਨ ਮੈਂ ਕਰੁਣਾ ਆਈ ਮੋਟਾ ਵੀ ਪੁੱਤਰਾਂ ਨੂੰ ਦੇਖ ਕੇ ਮਨ ਵਿੱਚ ਇਹਦੇ ਤਰਸ ਨਹੀਂ ਆਇਆ ਹਾਂ ਪਰਮੇਸ਼ਵਰ ਕੋ ਭੈ ਕਰਕੇ ਚੰਦੋ ਰਾਣੀ ਕਹਿੰਦੀ ਵੀ ਮੈਂ ਰੱਬ ਦਾ ਥੋੜਾ ਬਹੁਤਾ ਡਰ ਪੈ ਕਰਕੇ ਇਸ ਕੋ ਕਹਿਤ ਨਾ ਕਛੂ ਵਿਚਾਰ ਕੇ ਵਿਚਾਰ ਕੇ ਰੱਬ ਦਾ ਪੈ ਕੇ ਕੁਝ ਕਹਿੰਦੀ ਨਹੀਂ ਹੈ ਰੱਬ ਨੂੰ ਸਾਰਾ ਕੁਝ ਕਹੀ ਜਾਂਦੀ ਹੈ ਨਾ ਤੁਰ ਮੈਂ ਅਬ ਕਰੋ ਖੁਆਰੂ ਤਾਂ ਕਹਿੰਦੇ ਇਸ ਆਪਣੇ ਜੁਆਈ ਨੂੰ ਸਾਧ ਬਣਿਆ ਕਰਕੇ ਇੰਨਾ ਖਜਲ ਖੁਆਰ ਕਰੂ ਮੈਂ ਪ੍ਰਗਟਾਓ ਇਹ ਸਵਾਗ ਗੁਚਾਰੂ ਜਿਹੜਾ ਭੈਣਾ ਜਿਹਾ ਸਾਧ ਹਾਂਜੀ ਸੁਣ ਸ੍ਰੀ ਗੁਰ ਤੂਸ਼ਣ ਹੋਇਆ ਰਹੇ ਗੁਰੂ ਮਹਾਰਾਜ ਮੂਰਖ ਦੀ ਕਹਿੰਦੇ ਗੱਲ ਸੁਣ ਕੇ ਚੰਦੋ ਰਾਣੀ ਚੁੱਪ ਚਾਪ ਹੀ ਰੱਖਿਆ ਮੂਰਖਾ ਨਾਲ ਨਾਲ ਲੁਜੀ ਆਪ ਜੀ ਨੇ ਬਚਨ ਕਹੇ ਹੈ ਤਨਕੋ ਬਚਨ ਤੇ ਬਚਨ ਨਾ ਕਹੇ ਬੜਾ ਮੋਟਾ ਵੀ ਮੱਖੋਂ ਬਚਨ ਹੀ ਕਿਹਾ ਵੀ ਚੰਦੋ ਰਾਣੀ ਕਿਉਂ ਐਵੇਂ ਬਕਵਾਸ ਕਰਦੀ ਹੈ ਚੁੱਪ ਹੀ ਰਹੇ ਵੀ ਮੂਰਖਾ ਨਾਲ ਝਗੜਾ ਨੀ ਕਰਨਾ ਦੋਹਰਾ ਬੋਲੀ ਬਹੁਤ ਸੁਲੱਖਣੀ ਉਸ ਤੋਂ ਬਾਅਦ ਮਾਂ ਚੁੱਪ ਕਰ ਗਈ ਇਹਦੀ ਸੁਲੱਖਣੀ ਬੋਲ ਪਈ ਹੈ ਤੁਮ ਸੰਗ ਬੋਲਣ ਕਾਜ ਕਹਿੰਦੇ ਚਲੋ ਮਾਰਾ ਮੇਰੀ ਮਾਂ ਨਾ ਬੋਲੇ ਮੇਰਾ ਪਿਓ ਨਾ ਬੋਲੇ ਮੈਂ ਵਿਆਹੀ ਹਾਂ ਤੁਹਾਡੇ ਨਾਲ ਮੇਰਾ ਬੋਲਣ ਦਾ ਤਾਂ ਕੰਮ ਹੈਗਾ ਹੀ ਹੈ ਨਾ ਇੱਕ ਵਾਰ ਜਗ ਲਾਜ ਤਜ ਤੁਸੀਂ ਮਾਰਾ ਕੀ ਕੀਤਾ ਇੱਕੋ ਵਾਰੀ ਸੰਸਾਰ ਦੀ ਸ਼ਰਮ ਲਾ ਤੀ ਛੱਡਤੀ ਕਿਉਂ ਕਰ ਭਇਓ ਨਿਲਾਜ ਕਿਉਂ ਇਸ ਤਰ੍ਹਾਂ ਮੈਨੂੰ ਛੱਡ ਕੇ ਲੰਡਜ ਹੋ ਗਏ ਚੌਪਈ ਕਿਉਂ ਤੁਮ ਫੇਰੇ ਮੋਹ ਸੰਗ ਲਾਵਨ ਇਹ ਗੁਰੂ ਨਾਨਕ ਸਾਹਿਬ ਤੁਸੀਂ ਮੇਰੇ ਨਾਲ ਕਹਿੰਦੇ ਲਾਮਾ ਲੈਣ ਵੇਲੇ ਕਿਉਂ ਫੇਰੇ ਜੇ ਫੇਰੇ ਕਿਉਂ ਪਰਕਰਮਾ ਲਈਆਂ ਜੇ ਤਨ ਭਗਵੋ ਭੇਖ ਬਣਾਵਨ ਤੁਸੀਂ ਆਪਣੇ ਸਰੀਰ ਤੇ ਚਿੱਟੇ ਜੇ ਕੱਪੜੇ ਲਾ ਕੇ ਭਗਵਾਂ ਹੀ ਭੇਖ ਧਾਰਨਾ ਸਾਧ ਹੀ ਬਣਨਾ ਸੀ ਮੁਝ ਕੋ ਕਰ ਅਨਾਥ ਇੱਕ ਵਾਰੀ ਦੇਖ ਲੋ ਗੁਰੂ ਨਾਨਕ ਸਾਹਿਬ ਇੱਕੋ ਵਾਰੀ ਮੈਨੂੰ ਤੁਸੀਂ ਅਨਾਥਨੀ ਜੀ ਕਰਕੇ ਨਖਸਮੀ ਜੀ ਬਣਾ ਕੇ ਆਇਨ ਕਬਹੂ ਸੁਰਤ ਸੰਭਾਰੀ ਆ ਕੇ ਮੇਰੀ ਕੋਈ ਸੁਰਤ ਹੀ ਨੀ ਖਬਰ ਸਾਰੀ ਲਈ ਤੁਸਾਂ ਨੇ ਕਹਿ ਤੋ ਅਜਿੱਤਾ ਭਗਨੀ ਸੁਣੀਏ ਉਸ ਵੇਲੇ ਜਿੱਤਾ ਬੋਲਿਆ ਇਹ ਭੈਣ ਸੁਲੱਖਣੀ ਸੁਣ ਲਈ ਭਲਾ ਆਪਣਾ ਤੂਸ਼ਣ ਗੁਣੀਏ ਤੂੰ ਆਪਣਾ ਜਿਹੜਾ ਭਲਾ ਹੈ ਨਾ ਚੁੱਪ ਵੀ ਵਿਚਾਰ ਲਾ ਤੂੰ ਨਾ ਬੋਲ ਅਸਨ ਬਸਨ ਕੀ ਜੇ ਹੋਇਆ ਚਾਹੀ ਜੇ ਭਲਾ ਕੋਈ ਭੋਜਨ ਦੀ ਜਾਂ ਕੱਪੜੇ ਦੀ ਤੈਨੂੰ ਚਾਹ ਨਾ ਹੋਵੇ ਸੇਵਾ ਕਰੋ ਕਹੋ ਮੁਝ ਪਾਹੀ ਉਹ ਮੈਨੂੰ ਕਹਿ ਦੇ ਉਹ ਮੈਂ ਸੇਵਾ ਕਰ ਦਿਆਂਗਾ ਦੋਹਰਾ ਮਾਤ ਪਿਤਾ ਤੇਰੇ ਕਹੇ ਚਲੋ ਤੇਰੇ ਜਿਹੜੇ ਮਾਂ ਪਿਓ ਹੈ ਉਹ ਵੱਡੇ ਹੈ ਬਜ਼ੁਰਗ ਇਹਨਾਂ ਨੂੰ ਕਹੀ ਚੱਲਣਾ ਕਹਿਣ ਉਚਿਤ ਤੁਝ ਨਾ ਹੈ ਇਹਨੂੰ ਤਾਂ ਕਹਿੰਦੇ ਇਹਨਾਂ ਦੇ ਅੱਗੇ ਕੁਝ ਕਹਿਣਾ ਯੋਗ ਨਹੀਂ ਬਣਦਾ ਹੈ ਮੁਖ ਤੇ ਭਨਤ ਕਬੋਲ ਕੋ ਜਿਹੜਾ ਤੂੰ ਮੁਖੋਂ ਇਹੋ ਜਿਹੇ ਖੋਟੇ ਬਚਨ ਬੋਲਦੀ ਹੈ ਹੋਇ ਵਿਰੋਧ ਤੁਮ ਮਾਰ ਇਸ ਤਰ੍ਹਾਂ ਕਹਿੰਦੇ ਆਪੋ ਵਿੱਚ ਹੀ ਤੁਹਾਡਾ ਬੈਰ ਵਿਰੋਧ ਹੋ ਜਾਊ ਝਗੜਾ ਵੱਧ ਜਾਊਗਾ ਚੌਪਈ ਹੈ ਇਨਕੇ ਸੰਗ ਤੁਮਰੋ ਕਾਜਾ ਕਿਉਂਕਿ ਹੇ ਸੁਲੱਖਣੀ ਇਹਨਾਂ ਦੇ ਨਾਲ ਹੀ ਤੇਰਾ ਖਾਸ ਕੰਮ ਹੈ ਤੂੰ ਇਹਨਾਂ ਨਾਲ ਵਿਆਹੀ ਬਰੀ ਹੋਈ ਹੈ ਇਨ ਹੀ ਸੋ ਸਭ ਬਿਦ ਸੁਖ ਸਾਜਾ ਇਹਨਾਂ ਦੇ ਨਾਲ ਕਰਕੇ ਤੈਨੂੰ ਸਭ ਤਰ੍ਹਾਂ ਦਾ ਸੁਖ ਪ੍ਰਾਪਤ ਹੋ ਸਕਦਾ ਕਹੇ ਸੁਲੱਖਣੀ ਸੁਣ ਮਮ ਭਾਈ ਉਸ ਵੇਲੇ ਸੁਲੱਖਣੀ ਕਹਿਣ ਵਾਲੀ ਹੇ ਮੇਰੇ ਭਰਾ ਵਾਂਗ ਜਿੱਤੇ ਚੌਧਰੀ ਸੁਣ ਲੈ ਹਾਂ ਕਹਿ ਕੇ ਅਵਲੰਬ ਰਹਾਏ ਹੋਈ ਦਾਸ ਭਰਾਵਾ ਹੁਣ ਮੈਂ ਕਿਹਦੇ ਆਸਰੇ ਹੋ ਕੇ ਆਏ ਰਹਾਂ ਕਿਹਦੇ ਆਸਰੇ ਦਿਨ ਕੱਟਾਂ ਮਾਤ ਪਿਤਾ ਦੇਵਤ ਹੈ ਗਾਈ ਇੱਧਰ ਜਿਹੜੇ ਮਾਂ ਪਿਓ ਇਹ ਮੂਰਖ ਹੈ ਇਹ ਮੈਨੂੰ ਗਾਲਾਂ ਦੇਈ ਜਾਂਦੇ ਆਪਣੇ ਘਰੇ ਤੇ ਚਹਿਤ ਉਤਾਰੀ ਮੈਂ ਸੱਚ ਕਹਿੰਦੀ ਹੈ ਚੌਧਰੀ ਇਹ ਆਪਣੇ ਗਣੋਂ ਲਾਇਆ ਚੋਦੇ ਮੈਨੂੰ ਬੋਲ ਕਬੋਲ ਦੇਦਾ ਤਾਨੇ ਮੈਨੂੰ ਕਹਿੰਦੇ ਪੁੱਠੇ ਜੇ ਬਚਨ ਬੋਲ ਕੇ ਮਿਹਣੇ ਦਿੰਦੇ ਰਹਿੰਦੇ ਤੂੰ ਭੀ ਕਰੋ ਫਕੀਰੀ ਬਾਨੇ ਤੂੰ ਭੀ ਕਰੋ ਫਕੀਰੀ ਬਾਨੇ ਇਸ ਤਰ੍ਹਾਂ ਦੇ ਕਹਿੰਦੇ ਵੀ ਤੂੰ ਵੀ ਫਕੀਰਾਂ ਵਾਲਾ ਜਾਏ ਬੈਠ ਨਿਜ ਪੱਤ ਕੇ ਪਾਸੂ। ਵੀ ਸਾਧੂ ਜੀ ਬਣ ਕੇ ਆਪਣੇ ਪਤੀ ਕੋਲ ਤੂੰ ਵੀ ਜਾ ਕੇ ਸਾਧੂ ਭੇਖ ਕਰੋ ਜਸ ਤਾਸੂ। ਜਿਸ ਤਰ੍ਹਾਂ ਦਾ ਤੇਰਾ ਕਹਿੰਦੇ ਘਰ ਬੜਾ ਜਾ ਤੂੰ ਭੇਖ ਤਾਰ ਪਰੀ ਗਰੇ ਤੂੰ ਸਦਾ ਮਾਰੇ। ਇਸ ਤਰ੍ਹਾਂ ਕਹਿੰਦੇ ਸਾਡੇ ਤੋਂ ਹਮੇਸ਼ਾ ਗਲ ਵਿੱਚ ਪਈ ਰਹੀ ਗਲ ਮਗਰ ਲੱਗੀ ਰਹੀ। ਸੋ ਸਭ ਸਾਚੀ ਕਰਤ ਉਚਾਰੇ। ਹੇ ਚੌਧਰੀ ਮੇਰੇ ਮਾਂ ਪਿਓ ਜਿਹੜੀ ਗੱਲ ਹੈ ਬਿਲਕੁਲ ਸੋਲਾਂ ਨੇ ਸੱਚੀ ਕਹਿੰਦੇ ਮੈਂ ਹੁਣ ਗਲ ਹੀ ਪਈ ਹੈ ਨਾ ਇਹਨਾਂ ਦੇ ਵਿਆਹੀ ਭਰੀ। ਦੋਹਰਾ ਮੁਰ ਨਾਨ ਜੋ ਨਾਨਕੀ। ਬਾਕੀ ਜਿੱਤੇ ਭਰਾਵਾ ਕੀ ਦੱਸਾਂ ਮੇਰੀ ਜਿਹੜੀ ਨਨਾਣ ਸੀ ਨਾ ਨਾਨਕੀ। ਜਬ ਜੀਵਤ ਸੁਖਦਾਏ। ਜਦੋਂ ਕਹਿੰਦੇ ਸੁਖ ਦੇਣ ਵੇਲੀ ਉਹ ਜਿਉਂਦੀ ਸ਼੍ਰੀ ਚੰਦ ਤੇ ਸਦਨ ਮਹਿ। ਸ਼੍ਰੀ ਚੰਦ ਉਸਦੇ ਘਰ ਵਿੱਚ ਰਹਿੰਦਾ ਸੀ ਸਭ ਕੁਛ ਪਹਿਰ ਤਖਾਏ। ਕਹਿੰਦੇ ਮੋਜਾਂ ਮਾਣਦਾ ਨਾਲੇ ਛਕਦਾ ਨਾਲੇ ਪਹਿਨਦਾ। ਚੌਪਈ ਮਨ ਭਾਵਤ ਜੋ ਕਰਤ ਬਿਲਾਸੂ। ਮੈਂ ਵੀ ਤੇ ਸ਼੍ਰੀ ਚੰਦ ਵੀ ਮਨ ਪਾਉਂਦੇ ਅਸੀਂ ਆਨੰਦ ਭੋਗਦੇ। ਨਹਿ ਚਿੰਤਾ ਕਾਹੂ ਕੀ ਤਾਸੂ। ਚੌਧਰੀ ਆ ਜਦੋਂ ਉੱਥੇ ਰਹਿੰਦੇ ਸੁਲਤਾਨਪੁਰ ਵਿੱਚ ਉੱਥੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਫਿਕਰ ਹੈ ਹੀ ਨਹੀਂ ਸੀ। ਜਬ ਕਾ ਭਾ ਤਿੰਨ ਕੋ ਪਰ ਲੋਕ। ਜਦੋਂ ਨਾਨਕੀ ਦਾ ਜੈ ਰਾਮ ਦਾ ਕਹਿੰਦੇ ਸੱਚਖੰਡ ਗਮਨ ਹੋ ਗਿਆ। ਹਮ ਕੋ ਭਇਓ ਸਭੈ ਬਿਦ ਸ਼ੋਕੂ। ਸਾਨੂੰ ਤਾਂ ਕਹਿੰਦੇ ਉਹਨਾਂ ਦੇ ਸੱਚਖੰਡ ਕਰ ਕਰਕੇ ਸਭ ਤਰ੍ਹਾਂ ਕਰਕੇ ਸ਼ੋਕ ਗਮ ਬਹੁਤਾ ਹੋ ਗਿਆ। ਦਸ ਦਿਸ਼ ਤੇ ਮੁਝ ਬਣਿਓ ਕੁਫੇਰਾ। ਹੇ ਚੌਧਰੀ ਮੈਨੂੰ ਤਾਂ ਹਰ ਪਾਸੇ ਤੋਂ ਬੜਾ ਪੁੱਠਾ ਚੱਕਰ ਜਿਹੀ ਪੈ ਗਿਆ। ਕਿਸ ਪ੍ਰਕਾਰ ਹੋਇਆ ਜੀਵਨ ਮੇਰਾ। ਚੌਧਰੀ ਜੀ ਮੇਰਾ ਸੰਸਾਰ ਦੇ ਵਿੱਚ ਕਿਵੇਂ ਜਿਉਣਾ ਹੋਵੇ ਬਹੁਤ ਔਖਾ ਹੈ। ਅਸ ਕਹਿ ਆਂਖਨ ਆਂਸੂ ਗੇਰਤ। ਇਸ ਤਰ੍ਹਾਂ ਸੁਲੱਖਣੀ ਕਹਿ ਕੇ ਅੱਖਾਂ ਵਿੱਚੋਂ ਹੰਦੂ ਘੇਰਦੀ ਹੈ। ਊਚ ਸਵਾਸ ਲੈ ਧਰਨੀ ਹੇਰਤ। ਲੰਮੇ ਜੇ ਹੋ ਕੇ ਲੈ ਕੇ ਧਰਤੀ ਵੱਲੋਂ ਨੀਵੀਂ ਜੀ ਪਾ ਕੇ ਦੇਖਦੀ ਹੈ। ਸ੍ਰੀ ਨਾਨਕ ਸੁਣ ਭਿਖ ਸੁਣ ਕੇ ਬਾਨੀ। ਗੁਰੂ ਮਹਾਰਾ ਵੇਖ ਕੇ ਸੁਣ ਕੇ ਦੇ ਲਚਾਰ ਜੇ ਬਚਨ। ਹਿਰਦੈ ਬਿਖੈ ਕਰੁਣਾ ਬਹੁਠਾਨੀ। ਆਪਣੇ ਹਿਰਦੇ ਵਿੱਚ ਬਹੁਤ ਹੀ ਤਰਸ ਜਾ ਆ ਗਿਆ ਵੀ ਯਥਾਰਥੀ ਕਹਿ ਰਹੀ ਹੈ ਵਿਚਾਰੀ। ਕਹਿਤ ਭਏ ਸੁਣ ਚੋਣੀ ਕਾਨਾ। ਦੁਬਾਰਾ ਕਹਿਣ ਲੱਗੇ ਹੇ ਚੋਣੀ ਗੋਦ ਦੇ ਘਰ ਵਾਲੀ ਸੁਲੱਖਣੀ ਸੁਣ ਲੈ। ਦੁੱਖ ਪੁੰਨ ਭੂਖ ਜ ਕਰ ਹੋ ਪ੍ਰਵਾਨਾ। ਭਾਵੇਂ ਤੂੰ ਦੁਖੀ ਰਹੇ ਭਾਵੇਂ ਭੁੱਖੀ ਰਹੇ ਦੋਵੇਂ ਗੱਲਾਂ ਜੇ ਤੂੰ ਕਬੂਲ ਕਰ ਲਏਗੀ। ਰਹੋ ਨਿਕਟ ਹੱਠ ਕਰ ਹੋ ਘਨੇਰਾ। ਬਹੁਤਾ ਹੱਠ ਜਾ ਕਰਕੇ ਫਿਰ ਤਾਂ ਸਾਡੇ ਕੋਲ ਤੂੰ ਰਹਿ ਸਕਦੀ ਹੈ। ਜੋ ਹਮ ਹਾਲ ਸੋ ਹੋਵੇ ਤੇਰਾ। ਇਹੋ ਜਿਹਾ ਸਾਡਾ ਚੰਗਾ ਮੰਦਾ ਹਾਲ ਹੋਏ ਹੋ ਜਾ ਤੇਰਾ ਹੋਊਗਾ। ਭਨੈ ਸੁਲੱਖਣੀ ਸੁਣ ਬਚ ਮੇਰੇ। ਉਸ ਵੇਲੇ ਸੁਲੱਖਣੀ ਕਹਿਣ ਲੱਗੀ ਹੇ ਪਤੀ ਗੁਰੂ ਨਾਨਕ ਸਾਹਿਬ ਮੇਰੇ ਬਚਨ ਧਿਆਨ ਨਾਲ ਸੁਣ ਲਈ। ਨਹਿ ਭੂਖਨ ਜਾਚੋਂ ਢਿੱਗ ਤੋਰੇ। ਮੈਂ ਤੁਹਾਡੇ ਕੋਲੋਂ ਵੀ ਸੋਨੇ ਦੇ ਕੋਈ ਗਹਿਣੇ ਤਾਂ ਮੰਗਦੀ ਨਹੀਂ। ਹਿਰਦੈ ਬਿਖੈ ਚਾਹੋਂ ਨਿਤ ਐਸੇ। ਹਿਰਦੇ ਵਿੱਚ ਇਸ ਤਰ੍ਹਾਂ ਦੀ ਮੈਂ ਚਾਹੁੰਦਾ ਇੱਛਾ ਕਰਦੀ ਹਾਂ। ਤੁਮ ਜਿਉਂ ਹਾਲ ਹੋਏ ਮਮ ਤੈਸੇ। ਇਸ ਤਰ੍ਹਾਂ ਹੈ ਗੁਰੂ ਨਾਨਕ ਸਾਹਿਬ ਤੁਹਾਡਾ ਹਾਲ ਚਾਲ ਉਸੇ ਤਰ੍ਹਾਂ ਮੇਰਾ ਹਾਲ ਹੋਵੇ। ਦੁੱਖ ਭੁੱਖ ਸਹਿ ਕੇ ਆਪਣਾ ਸਰੀਰ। ਮੈਂ ਮਾਰਾ ਆਪਣੇ ਸਰੀਰ ਤੇ ਦੁੱਖ ਵੀ ਭੁੱਖ ਵੀ ਸਾਰਾ ਸਹਾਰ ਕੇ। ਰਹੋ ਸਦੀਵ ਤੁਮਾਰੇ ਤੀਰ। ਮੈਂ ਚਾਹੁੰਦੀ ਹੈ ਵੀ ਤੁਹਾਡੇ ਕੋਲ ਰਹਾ ਭਾਵੇਂ ਦੁੱਖ ਹੋਵੇ ਸੁੱਖ ਹੋਵੇ। ਪ੍ਰਭ ਬੋਲੇ ਜੇ ਅਸ ਮਨ ਤੇਰੇ। ਮਾਰਾ ਕਹਿੰਦੇ ਵੀ ਜੇ ਤੇਰੇ ਮਨ ਵਿੱਚ ਇਸ ਤਰ੍ਹਾਂ ਦੀ ਚਾਹਨਾ ਹੈਗੀ ਹੈ। ਆਨਹ ਸੁਤ ਅਬ ਕਰਹੋ ਨ ਦੇਰੇ। ਸਾਡੇ ਨਾਲ ਖੜਾ ਆਪਣੇ ਪੁੱਤਰਾਂ ਨੂੰ ਲਿਆ ਇੱਥੇ ਆ ਬੈਠ ਸਾਡੇ ਕੋਲ। ਸਭ ਕਰਤਾਰ ਕਰ ਹੈ ਗੋ ਨੀਕੀ। ਇਹਨਾਂ ਤੇ ਕਹਿੰਦੇ ਭਰੋਸਾ ਕਰਨੀ ਕਰਤਾਰ ਜਿਹੜਾ ਉਹ ਪਰਮੇਸ਼ ਸਭ ਤਰ੍ਹਾਂ ਕਰਕੇ ਤੇਰੇ ਲਈ ਚੰਗਾ ਕਰ ਦੇਗਾ ਬੰਦੋਬਸਤ। ਜੇ ਸ਼ਰਧਾ ਐਸੀ ਦਿੱਡ ਠੀਕ। ਇਸ ਤਰ੍ਹਾਂ ਦੇ ਤੇਰੇ ਦਿਲ ਦੀ ਪੱਕੀ ਸ਼ਰਧਾ ਹੈ ਨਾ ਵੀ ਜੋ ਤੁਹਾਡਾ ਹਾਲ ਹੋਈ ਹੋਵੇ ਮੈਂ ਦੁਖੇ ਹੋ ਦੁਖੀ ਮੈਂ ਵੀ ਦੁਖੀ ਸੁਖੀ ਨਾਲ ਹੀ ਹੋਵਾਂ। ਸੁਣੇ ਸੁਲੱਖਣੀ ਆਸ ਬਚ ਜਬ ਹੀ। ਜਦੋਂ ਮਹਾਰਾਜ ਦੇ ਬਚਨ ਜੇ ਪਤਨੀ ਸੁਲੱਖਣੀ ਨੇ ਸੁਣ ਲਏ ਨੇ। ਤੂਰਨ ਗਈ ਸਦਨ ਕੋ ਤਬ ਹੀ। ਮਾਂ ਪਿਓ ਨੇ ਬਹੁਤ ਔਖੀ ਕੀਤੀ ਸੀ ਮੇਰੇ ਮਾਰ ਕੇ ਝੱਟ ਹੀ ਉੱਠ ਕੇ ਘਰੇ ਚਲੀ ਗਈ। ਦੋਨੋ ਸੁਤ ਲੈ ਕਰ ਨਿਜ ਸੰਗਾ। ਉਹਨੇ ਪੁੱਤਰਾਂ ਨੂੰ ਆਪਣੇ ਨਾਲ ਲੈ ਕੇ ਹਰਖਤ ਆਈ ਕਹਿ ਹਰਖਤ ਆਈ ਕਰਤ ਉਮੰਗਾ ਚਾਵਸ਼ਾ ਬਹੁਤ ਖੁਸ਼ ਹੋ ਕੇ ਆ ਗਈ ਹੈ। ਮੂਲ ਚੰਦ ਪੁਨ ਚੰਦੋ ਰਾਣੀ, ਜਿਹੜਾ ਮੂਲ ਚੰਦ ਅਤੇ ਉਹਦੇ ਘਰ ਵਾਲੀ ਚੰਦੋ ਰਾਣੀ। ਘਰ ਗਮਨੀ ਮਨ ਬਹੁ ਮੁਰਝਾਣੀ, ਮਨ ਜਾ ਮੁਰਝਾਇਆ ਕਹਿੰਦੇ ਘਰੇ ਚਲੇ ਗਏ ਦੋਵੇਂ। ਬਹਰੋ ਬੋਲ ਨ ਕੋ ਆਵਤ, ਮੁਖੋਂ ਕੋਈ ਬਚਨ ਹੀ ਨੀ ਇਹਨਾਂ ਦੇ, ਆਉਂਦਾ ਜਵਾਨ ਬੰਦ ਹੋ ਗਈ। ਹੋਇ ਤੂਸ਼ਨ ਹਿਰਦੇ ਪਛਤਾਵਤ, ਹੋ ਗਏ ਹਿਰਦੇ ਵਿੱਚ ਪਛਤਾਉਂਦੇ ਸੀ ਵੀ ਜਵਾਈ ਗੁਰੂ ਨਾਨਕ ਨੂੰ ਕਾਹਨੂੰ ਇਹੋ ਜਿਹਾ ਪੁੱਠਾ ਸਿੱਧਾ ਬੋਲਣਾ ਸੀ। ਦੋਹਰਾ ਸ੍ਰੀ ਚੰਦ ਕੋ ਸੰਗ ਲੈ, ਇਹ ਦਰਸ ਲਖਣੀ ਸ੍ਰੀ ਚੰਦ ਨੂੰ ਨਾਲ ਲੈ ਕੇ, ਦੂਸਰ ਲਖਮੀ ਦਾਸ, ਦੂਸਰਾ ਜਿਹੜਾ ਛੋਟਾ ਪੁੱਤਰ ਲਖਮੀ ਦਾਸ ਨੂੰ ਨਾਲ ਲਿਆ। ਆਏ ਸੁਲਖਣੀ ਬੈਠ ਗਈ, ਗੁਰੂ ਨਾਨਕ ਦੀ ਸੁਲਖਣੀ ਪਤਨੀ ਆ ਕੇ ਬੈਠ ਗਈ ਹਜੂਰੀ ਵਿੱਚ। ਪਾਏ ਹਰਖ ਸੁਖ ਰਾਸ, ਬੜੀ ਖੁਸ਼ੀ ਤੇ ਬਹੁਤਾ ਸੁਖ ਪਾ ਕੇ। ਚੌਪਈ ਜਹ ਬੈਠੇ ਅਗ ਓਗ ਨਿਕੰਦਨ, ਜਿੱਥੇ ਸਮੂਹ ਪਾਪਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ। ਦੁਆ ਸੁਤ ਕੀਨ ਚਰਨ ਪਰ ਬੰਦਨ, ਉੱਥੇ ਦੋਵੇਂ ਸਪੁੱਤਰਾਂ ਸਹਿਤ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੈ। ਰਹਿਣ ਲੱਗੇ ਨਿਜ ਪਿਤਕੇ ਪਾਸੂ, ਸ੍ਰੀ ਚੰਦ ਤੇ ਲਖਮੀ ਚੰਦ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਰਹਿਣ ਲੱਗ ਪਏ। ਚਿੰਤਾ ਸਗਰੀ ਕੀਨ ਬਿਨਾਸੂ, ਜਿਹੜੀ ਸਾਰੀ ਚਿੰਤਾ ਸੀ ਉਹ ਸਭ ਖਤਮ ਕਰ ਦਿੱਤੀ। ਸਰਬ ਪ੍ਰਕਾਰਨ ਸੇਵਾ ਜੋ, ਕਿਉਂਕਿ ਸਭ ਤਰ੍ਹਾਂ ਦੀ ਜਿਹੜੀ ਸੇਵਾ ਹੈ, ਕਰ ਹੈ ਜਿਤਾ ਹਿਤ ਧਰ ਸੋ, ਪ੍ਰੇਮ ਧਾਰ ਕੇ ਚਿੱਤਾ ਚੌਧਰੀ ਕਰੀ ਕਰਾਈ ਜਾਂਦਾ ਹੈ। ਅਤ ਅਜਮਤ ਮਹਿ ਪੂਰਨ ਹੋਇਓ, ਮਹਾਰਾਜ ਦੀ ਤੇ ਮਹਾਰਾਜ ਦੇ ਪਰਿਵਾਰ ਦੀ ਸੇਵਾ ਕਰਕੇ ਚੌਧਰੀ ਤਾਂ ਸ਼ਕਤੀਆਂ ਕਰਕੇ ਐਨ ਪੂਰਾ ਤਕੜਾ ਹੀ ਹੋ ਗਿਆ। ਜਨਮ ਮਰਨ ਕੋ ਸੰਸਾ ਖੋਇਓ, ਇਹ ਜਨਮ ਮਰਨ ਦੇ ਵਿੱਚ ਮੈਂ ਪੈ ਕੇ ਦੁਖੀ ਹੋਵਾਂਗਾ ਔਖਾ ਹੋਊਂਗਾ, ਉਹੀ ਸੰਸਾ ਨੇ ਗਵਾ ਦਿੱਤਾ ਵੀ ਹੁਣ ਤਾਂ ਇੱਥੇ ਵੀ ਸੁਖੀ ਅੱਗੇ ਵੀ ਸੁਖੀ ਹੋਵਾਂਗਾ। ਇਸ ਤਰ੍ਹਾਂ ਇਹ ਸਤਿਗੁਰੂ ਦੀ ਤੇ ਸਤਿਗੁਰੂ ਦੇ ਪਰਿਵਾਰ ਦੀ ਸੇਵਾ ਕਰਕੇ ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਜਿਵੇਂ ਗੁਰੂ ਮਹਾਰਾਜ ਜੀ ਇਹ ਸਾਰੇ ਪਰਿਵਾਰ ਨੂੰ ਲੈ ਕੇ ਜਿੱਥੇ ਉਹ ਕਰਤਾਰਪੁਰ ਸਾਹਿਬ ਨਗਰ ਵਸਿਆ ਇੱਥੇ ਆ ਪਹੁੰਚੇ ਸਨ, ਇੱਥੇ ਜਿਵੇਂ ਆਪ ਜੀ ਨੇ ਸਤਸੰਗਤ ਪੰਗਤ ਕਾਇਮ ਕੀਤੀ, ਖੇਤੀਬਾੜੀ ਦਾ ਕੰਮ ਕਰਾਉਣਾ ਸ਼ੁਰੂ ਕੀਤਾ, ਇਸੇ ਤਰ੍ਹਾਂ ਇੱਥੇ ਕੋਈ ਬ੍ਰਾਹਮਣ ਸੀ ਉਹ ਜ਼ਿਆਦਾ ਦਿਖਾਵੇ ਦੀ ਪਵਿੱਤਰਤਾ ਜਾਂ ਕਰਦਾ ਸੀ, ਉਹਨੂੰ ਜੇ ਮਹਾਰਾਜ ਜੀ ਨੇ ਉਹ ਸਿੱਧੇ ਰਸਤੇ ਪਾਇਆ। ਇਹ ਨਿਰੀ ਸੁੱਚ ਵਿੱਚ ਵੀ ਬਹੁਤਾ ਕੁਛ ਨਹੀਂ ਪਿਆ ਜੇ ਅੰਦਰਲੀ ਸੁੱਚਤਾ ਨਾ, ਅੰਦਰਲੀ ਪਵਿੱਤਰਤਾ ਨਾ ਹੋਵੇ। ਜਿੱਥੇ ਬਾਹਰਲੀ ਤੂੰ ਪਵਿੱਤਰਤਾ ਰੱਖਦਾ ਉੱਥੇ ਅੰਦਰਲੀ ਵੀ ਪਵਿੱਤਰਤਾ ਪੂਰੀ ਕਰ। ਉਹ ਜਿਸ ਤਰ੍ਹਾਂ ਸ਼ਬਦ ਉਚਾਰਨ ਕਰਕੇ ਇਸ ਨੂੰ ਸਿੱਖਿਆ ਦਿੱਤੀ ਸੀ ਉਹ ਇਤਿਹਾਸ ਵਿੱਚ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਏਗਾ। ਆਪਾਂ ਰਲ ਮਿਲ ਕੇ ਲਾਹਾ ਲਵਾਂਗੇ। ਸਰਬ ਪ੍ਰਕਾਰਨ ਸੇਵਾ ਜੋ, ਕਰ ਹੈ ਅਜਿੱਤਾ ਹਿਤ ਧਰ ਸੋ, ਅਤ ਅਜਮਤ ਮਹਿ ਪੂਰਨ ਹੋਇਓ, ਜਨਮ ਮਰਨ ਕੋ ਸੰਸਾ ਖੋਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ,